ਸਾਹਿਬ ਜੀਓ ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਸਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਵਾਹਿਗੁਰੂ ਸਾਹਿਬ ਜੀਓ ਦੋਹਰਾ ਸ੍ਰੀ ਗੁਰ ਗੁਣ ਮਾਨਸ ਸਰਸ ਜੀਹੀ ਮਰਾਲਨ ਜਾਹਿ ਕਰਤ ਪ੍ਰੀਤ ਨਹਿ ਤਜ ਸਕੈ ਨਮਸਕਾਰ ਮੂਰਤਾਹਿ ਸ੍ਰੀ ਗੁਰ ਗੁਣ ਮਾਨਸ ਸਰਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਸੋਹਣਾ ਸੁੰਦਰ ਜੀਵਾਨ ਸਜਰੇ ਪ੍ਰਕਾਸ਼ ਸੇਵਾ ਦੇ ਨਾਲ ਗੁਰਬਾਣੀ ਦਾ ਪਾਠ ਜਾਪ ਅਤੇ ਗੁਰਬਾਣੀ ਦੇ ਕੀਰਤਨ ਹੋ ਰਿਹਾ ਸੀ। ਆਪ ਸੰਗਤ ਰੂਪ ਜੁੜ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸਜ ਕੇ ਸਰਵਣ ਕਰਕੇ ਲਾਹਾ ਹਾਸਲ ਕਰ ਰਹੇ ਸੀ। ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਚੱਲ ਰਿਹਾ ਹੈ, ਜਿਸ ਦੇ ਵਿੱਚ ਜਿਸ ਤਰ੍ਹਾਂ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਆਏ ਅਤੇ ਇਸੇ ਤਰ੍ਹਾਂ ਉਹਨਾਂ ਰਾਹੀਂ ਸਾਰੀਆਂ ਸਿੱਖਾਂ ਸੇਵਕਾਂ ਦੀ ਪਰਖ ਕੀਤੀ ਆਪ ਜੀ ਨੇ, ਜਿਸ ਪਰਖ ਵਿੱਚ ਬਾਕੀ ਸਿੱਖ ਸਾਰੇ ਫੇਲ ਹੋ ਗਏ। ਇੱਕੋ ਇੱਕ ਗੁਰੂ ਅੰਗਦ ਸਾਹਿਬ ਮਹਾਰਾਜ ਸ੍ਰੀ ਲਹਿਣਾ ਜੀ ਵੀ ਕਾਮਯਾਬ ਹੋਏ। ਉਹ ਧਾਨਕ ਰੂਪ ਧਾਰਨ ਕਰਕੇ ਜਿਸ ਤਰ੍ਹਾਂ ਆਪ ਜੀ ਨੇ ਪਰਖ ਕੀਤੀ ਸੀ, ਉਹ ਆਪਾਂ ਪ੍ਰਸੰਗ ਬੜੇ ਵਿਸਥਾਰ ਨਾਲ ਕੱਲ੍ਹ ਸਾਰੇ ਦਾ ਸਾਰਾ ਸੰਪੂਰਨ ਸਰਵਣ ਕਰੀ ਲਿਆ ਹੈ। ਇਸ ਤੋਂ ਬਾਅਦ ਜੇ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਸੰਨ ਹੋ ਕੇ ਆਪਣੇ ਅੰਗਾਂ ਨਾਲ ਲਾ ਕੇ ਜੱਫੀ ਵਿੱਚ ਲੈ ਕੇ ਨਾਮ ਸ੍ਰੀ ਅੰਗਦ ਦੇਵ ਰੱਖ ਕੇ ਫਿਰ ਕਿਹਾ ਸੀ ਕਿ ਅਸੀਂ ਪੂਰੇ ਪ੍ਰਸੰਨ ਹਾਂ, ਪੂਰੇ ਖੁਸ਼ ਹੈ। ਜੋ ਕੁਛ ਪੁੱਛਣਾ ਸਾਡੇ ਕੋਲੋਂ ਉਹ ਖੋਲ੍ਹ ਕੇ ਪੁੱਛ ਲਓ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਪਣੇ ਮੁਖਾਰਬਿੰਦ ਤੋਂ ਆਪੇ ਕਹਿਣ ਕਰਕੇ, ਜਿਵੇਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਆਪਣਾ ਜਿਹੜਾ ਆਤਮ ਸਰੂਪ ਹੈ ਉਹਦੀ ਲਖਤਾ ਵਾਸਤੇ, ਉਹਨੂੰ ਜਾਣਨ ਵਾਸਤੇ ਬੇਨਤੀ ਕੀਤੀ ਸੀ ਕਿ ਮਹਾਰਾਜ ਜਿਹੜਾ ਮੇਰਾ ਆਪਣਾ ਆਪਾ ਹੈ ਉਹਦੀ ਲਖਤਾ ਕਰਾਓ। ਇਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਨੇ ਉਸਨੂੰ ਵਿਦਾਂਤ ਮਤ ਰੂਪ ਦੇ ਵਿੱਚ ਬਿਆਨ ਕਰ ਦਿੱਤਾ ਹੈ। ਉਹ ਥੋੜ੍ਹਾ ਜਿਹਾ ਪ੍ਰਸੰਗ ਸਾਰਾ ਬਹੁਤ ਹੀ ਸੂਖਮ ਬੁੱਧ ਨਾਲ ਸਮਝ ਗੋਚਰਾ ਹੈ। ਉਹ ਜਿਵੇਂ ਹੀ ਅੱਜ ਵਿਦਾਂਤ ਮਤ ਅਨੁਸਾਰ ਸਾਰਾ ਪ੍ਰਸੰਗ ਖੋਲ੍ਹ ਖੋਲ੍ਹ ਕੇ ਵੀ ਆ ਰਿਹਾ ਹੈ ਅਤੇ ਸੰਖੇਪ ਰੂਪ ਵਿੱਚ ਵੀ ਆ ਰਿਹਾ ਹੈ। ਉਹ ਆਪਾਂ ਜਿਵੇਂ ਗੁਰੂ ਮਹਾਰਾਜ ਕਿਰਪਾ ਕਰਨਗੇ, ਬਖਸ਼ਿਸ਼ ਕਰਨਗੇ, ਉਵੇਂ ਰਲ ਮਿਲ ਕੇ ਆਪਾਂ ਵਿਚਾਰ ਕੇ ਲਾਹਾ ਲਵਾਂਗੇ। ਉਹ ਸਾਰੇ ਗੁਰੂ ਨਾਨਕ ਸਾਹਿਬ ਜੀ ਦਾ ਧਿਆਨ ਧਰ ਕੇ ਆ ਰਿਹਾ ਜਿਹੜਾ ਪ੍ਰਸੰਗ ਆਪਾਂ ਮਨ ਚਿੱਤ ਲਾ ਕੇ ਸੁਣੀਏ ਜੀ। ਸ੍ਰੀ ਗੁਰ ਗੁਣ ਮਾਨਸ ਸਰਸ। ਕਵੀ ਸੰਤੋਖ ਸਿੰਘ ਜੀ ਗੁਰਸਿੱਖ ਦੀ ਮਹਿਮਾ ਦਾ ਮੰਗਲ ਕਰ ਰਹੇ ਹਨ। ਸ਼ੋਭਾ ਵਾਲੇ ਜਿਹੜੇ ਗੁਰੂ ਨਾਨਕ ਸਾਹਿਬ ਜੀ, ਉਹਨਾਂ ਵਿੱਚ ਜਿਹੜੇ ਕੋਈ ਸ੍ਰੇਸ਼ਟ ਗੁਣ ਹਨ, ਸਤ ਸੰਤੋਖ, ਦਇਆ, ਧਰਮ, ਖਿਮਾ, ਸ਼ਾਂਤੀ, ਗਰੀਬਾਂ ਨੂੰ ਨਵਾਜਣਾ, ਗਰੀਬਾਂ ਨੂੰ ਉੱਚੇ ਚੁੱਕਣਾ, ਹਾਂ ਆਪ ਗਰੀਬੀ ਭਾਵ ਵਿੱਚ ਰਹਿਣਾ, ਆਪਣੇ ਆਪ ਨੂੰ ਕੁਝ ਨਾ ਜਣਾਉਣਾ, ਇਹੀ ਕਹਿਣਾ ਅਸੀਂ ਵਾਹਿਗੁਰੂ ਦੇ ਦਾਸ ਸੇਵਕ ਹਾਂ। ਇਹ ਗੁਰੂ ਨਾਨਕ ਸਾਹਿਬ ਵਿੱਚ ਵਿਸ਼ੇਸ਼ ਗੁਣ ਸੀ ਨੇ, ਜਿੰਨੇ ਵਿੱਚ ਪਹਿਲਾਂ ਅਵਤਾਰ ਆਏ ਸਭ ਨੇ ਆਪਣੇ ਆਪ ਨੂੰ ਜਣਾਇਆ ਹੈ। ਜੇ ਬ੍ਰਹਮਾ ਆਇਆ ਹੈ ਤਾਂ ਉਹਨੇ ਵੀ ਕਿਹਾ ਮੈਂ ਭਾਰ ਬ੍ਰਹਮ ਹਾਂ। ਜੇ ਸ਼ਿਵਜੀ ਆਇਆ ਇੱਥੇ ਉਹ ਕਹਿੰਦਾ ਮੈਂ ਮਹਾਦੇਵ ਹਾਂ, ਮੈਂ ਅਚੁੱਤ ਹਾਂ, ਮੈਂ ਅਗਿੜ ਹਾਂ, ਮੈਂ ਆਉਂਦਾ ਜਾਂਦਾ ਨਹੀਂ, ਚੱਕਰ ਨਹੀਂ ਕਰਦਾ ਹਾਂ, ਮੈਂ ਪਰਮੇਸ਼ਰ ਹੀ ਹਾਂ। ਜੇ ਭਗਵਾਨ ਵਿਸ਼ਨੂੰ ਵੈਕੁੰਠ ਵਾਸੀ ਹੈ ਉਹ ਵੀ ਆਪਣੇ ਆਪ ਨੂੰ ਪਰਮੇਸ਼ਰ ਕਹੀ ਜਾਂਦਾ ਹੈ। ਇਹ ਜਿਵੇਂ ਗੁਰੂ ਕਲਗੀਧਰ ਜੀ ਨੇ ਮਹਾਦੇਵ ਚੁੱਤ ਕਹਿਵਾਇਓ, ਵਿਸ਼ਨ ਆਪ ਹੀ ਕੋ ਠਹਿਰਾਇਓ, ਬ੍ਰਹਮਾ ਆਪ ਪਾਰ ਬ੍ਰਹਮ ਬੁਖਾਨਾ, ਪ੍ਰਭ ਕੋ ਪ੍ਰਭੂ ਨ ਕਿਨਹੂ ਮਨ। ਮਹਾਦੇਵ ਨੇ ਆਪਣੇ ਆਪ ਨੂੰ ਅਚੁੱਤ ਅਖਵਾ ਲਿਆ, ਵਿਸ਼ਨੂੰ ਨੇ ਆਪਣੇ ਆਪ ਨੂੰ ਵੀ ਠਹਿਰਾ ਲਿਆ ਵੀ ਮੈਂ ਹੀ ਪਰਮੇਸ਼ਰ ਹਾਂ। ਬ੍ਰਹਮਾ ਨੇ ਆਪਣੇ ਆਪ ਹੀ ਪਾਰ ਬ੍ਰਹਮ ਕਹਿਣਾ ਸ਼ੁਰੂ ਕਰ ਦਿੱਤਾ, ਕਾਨੇ ਵਾਂਗੂ ਹੀਰੇ ਮੈਂ ਉਹ ਹੀਰੇ ਕਹਿਣਾ ਸ਼ੁਰੂ ਕਰ ਦਿੱਤਾ। ਜਿਹੜਾ ਅਸਲੀ ਪ੍ਰਭੂ ਉਹਨੂੰ ਪ੍ਰਭੂ ਕਰਕੇ ਕਿਸੇ ਨੇ ਨਹੀਂ ਮੰਨਿਆ ਹੈ। ਪਰ ਗੁਰੂ ਨਾਨਕ ਸਾਹਿਬ ਵਿੱਚ ਇਹ ਸ੍ਰੇਸ਼ਟ ਗੁਣ ਸੀ, ਵਿਸ਼ੇਸ਼ ਗੁਣ ਸੀ। ਸਾਰੀ ਜ਼ਿੰਦਗੀ ਉਹਨਾਂ ਨੇ ਇਹ ਨਹੀਂ ਕਿਹਾ ਵੀ ਅਸੀਂ ਪਾਰ ਬ੍ਰਹਮ ਪਰਮੇਸ਼ਰ ਹਾਂ, ਅਕਾਲ ਪੁਰਖ ਹਾਂ, ਸੀ ਰੱਬ ਹਾਂ। ਇਹ ਕਿ ਅਸੀਂ ਵਾਹਿਗੁਰੂ ਦੇ ਦਾਸਾਂ ਦੇ ਦਾਸ ਹਾਂ, ਯਾਨੀ ਜਿਹੜੇ ਕੋਈ ਨੀਚ ਉਹਨਾਂ ਵਿੱਚੋਂ ਵੀ ਅਤਿ ਨੀਚ ਹਾਂ, ਉਹਨਾਂ ਨੀਚਾਂ ਵਿੱਚੋਂ ਵੀ ਅਸਹਿ ਕਰਕੇ ਨੀਚਾਂ ਨੀਚਾਂ ਅੰਦਰ ਨੀਚਾ ਨੀਚੀ ਹੂੰ ਅਤ ਨੀਚ। ਕਿਹੜਾ ਆਪਣੇ ਆਪ ਨੂੰ ਨੀਚਾਂ ਤੋਂ ਨੀਚ ਕਹਾਉਂਦਾ ਹੈ? ਗੁਰੂ ਨਾਨਕ ਸਾਹਿਬ ਵਿੱਚ ਗੁਣ ਹੈ, ਵਿਸ਼ੇਸ਼ਤਾ ਹੈ ਵੀ ਮਹਾਨ ਹੋ ਕੇ ਵੀ ਫਿਰ ਆਪ ਨੀਚਾਂ ਅੰਦਰ ਜੀ ਜਾਤ ਕਹਿ ਰਹੇ। ਇਸ ਤਰ੍ਹਾਂ ਜੋ ਗੁਰੂ ਨਾਨਕ ਸਾਹਿਬ ਵਿੱਚ ਵਿਸ਼ੇਸ਼ ਗੁਣ ਹੈ, ਇੱਕ ਮਾਨ ਸਰੋਵਰ ਵਾਂਗ ਹੈ। ਸਰਸ ਦਾ ਅਰਸ ਦਰਸ ਵੀ ਹੁੰਦਾ ਹੈ, ਸਰਸ ਦਾ ਅਰਸ ਸ੍ਰੇਸ਼ਠ ਵੀ ਸੁੰਦਰ ਵੀ ਹੁੰਦਾ ਹੈ। ਉਹ ਸਲੇਖਾ ਅਲੰਕਾਰ ਅਨੁਸਾਰ ਇਹਦੇ ਵਿੱਚੋਂ ਦੋ ਅਰਥ ਗ੍ਰਹਿਣ ਕਰ ਲਈਦੇ ਹੈ। ਜੋ ਗੁਰੂ ਨਾਨਕ ਸਾਹਿਬ ਵਿੱਚ ਦੈਵੀ ਗੁਣ ਹੈ, ਇਹ ਕਹਿੰਦੇ ਬਹੁਤ ਹੀ ਇੱਕ ਮਾਨ ਸਰੋਵਰ ਜੋ ਸ੍ਰੇਸ਼ਟ ਆ ਉਹਦੇ ਸਦਾ ਰਸ ਹੈ। ਜੀ ਹੀ ਮਰਾਲਨ ਜਾ, ਜਿੰਨਾ ਗੁਰਸਿੱਖਾਂ ਦੀ ਜਿਹੜੀ ਜੀਵ ਹੈ ਜਵਾਨ ਹੈ, ਉਹ ਹੰਸਣੀ ਵਾਂਗ ਹੋ ਕੇ ਕਰਤ ਪ੍ਰੀਤ ਨਹਿ ਤਜ ਸਕੈ। ਮਹਾਰਾਜ ਦੇ ਜਿਹੜੇ ਦੈਵੀ ਗੁਣ ਰੂਪੀ ਮੋਤੀ ਹੈ, ਉਹਨਾਂ ਨੂੰ ਕਹਿੰਦੇ ਗ੍ਰਹਿਣ ਕਰਨ ਰੂਪ ਉਹ ਪ੍ਰੀਤੀ ਕਰਦੀ ਹੈ। ਭਾਵ ਗੁਰੂ ਮਹਾਰਾਜ ਦੇ ਗੁਣਾਂ ਨੂੰ ਜਿਹੜੀ ਜਵਾਨ ਵਰਣਨ ਕਰਦੀ ਹੈ ਵੀ ਗੁਰੂ ਨਾਨਕ ਸਾਹਿਬ ਐਸੇ ਗੁਣਾਂ ਵਾਲੇ, ਗੁਰੂ ਨਾਨਕ ਸਾਹਿਬ ਐਸੇ ਹਨ, ਜਿਨ੍ਹਾਂ ਦੀ ਜੀਵ ਰੂਪ ਜਿਹੜੀ ਹੰਸਣੀ ਹੈ, ਗੁਰੂ ਮਹਾਰਾਜ ਜੀ ਦੇ ਗੁਣਾਂ ਨਾਲ ਪ੍ਰੀਤੀ ਕਰਦੀ ਹੈ ਤੇ ਪ੍ਰੀਤੀ ਨੂੰ ਛੱਡਦੀ ਨਹੀਂ, ਤਿਆਗਦੀ ਨਹੀਂ ਹੈ। ਨਮਸਕਾਰ ਮੁਰਤਾ, ਉਹਨਾਂ ਗੁਰਸਿੱਖਾਂ ਨੂੰ ਮੈਂ ਕਬੀਰੀ ਨਮਸਕਾਰ ਹੈ, ਜਿਨ੍ਹਾਂ ਦੀ ਜਵਾਨ ਅੱਠੇ ਪੈਰ ਵਾਹਿਗੁਰੂ ਦੇ ਗੁਣਾਂ ਨਾਲ ਹੀ ਪ੍ਰੀਤੀ ਕਰਦੀ ਹੈ, ਪਰਮੇਸ਼ਰ ਗੁਣਾਂ ਨਾਲ ਹੀ ਲੀਨ ਹੋਈ ਰਹਿੰਦੀ ਹੈ, ਗੁਰੂ ਨਾਨਕ ਦੇ ਗੁਣ ਗਾਈ ਜਾਂਦੀ ਜਵਾਨ, ਉਹਨਾਂ ਗੁਰਸਿੱਖਾਂ ਨੂੰ ਮੇਰੀ ਨਮਸਕਾਰ ਹੈ। ਕਵੀ ਦੀ ਚੌਪਈ ਇੱਕ ਦਿਨ ਬਾਹਰ ਬਿਤਾਏ ਕਿਰਪਾਲਾ। ਅੱਗੇ ਪ੍ਰਸੰਗ ਕਵੀ ਜੀ ਸ਼ੁਰੂ ਕਰਦੇ ਕਿ ਹੇ ਗੁਰਸਿੱਖੋ, ਇੱਕ ਦਿਨ ਦਿਆਲੂ ਕਿਰਪਾਲੂ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਬਿਤਾਇਆ, ਯਾਨੀ ਉਹ ਦਿਨ ਪੂਰਾ ਕੀਤਾ ਹੈ। ਬੈਠੇ ਹੋਤੇ ਰੁਚਰ ਧਰਮਸ਼ਾਲਾ, ਆਪ ਜੀ ਜਿਹੜੀ ਸੋਹਣੀ ਧਰਮਸ਼ਾਲਾ ਹੈ, ਸੁੰਦਰ ਧਰਮਸ਼ਾਲਾ, ਧਰਮ ਦੀ ਜਗ੍ਹਾ ਹੈ, ਸਾਲਾ ਕੋ ਘਰ ਕੋ ਜਗ੍ਹਾ ਕੋ, ਜਿੱਥੇ ਧਰਮ ਦੀ ਗੱਲ ਹੋਵੇ ਉਹਨੂੰ ਧਰਮ ਦੀ ਜਗ੍ਹਾ ਅਸੀਂ ਕਹਾਂਗੇ, ਜਿੱਥੇ ਆ ਦੂਜਾ ਕੁਛ ਹੋਵੇ ਉਹਨੂੰ ਉਹੀ ਕੁਛ ਕਹਾਂਗੇ। ਇਸ ਕਰਕੇ ਮਹਾਰਾਜ ਧਰਮ ਦੀ ਜਗ੍ਹਾ ਜਿੱਥੇ ਧਰਮ ਦੀ ਗੱਲ ਹੋ ਰਹੀ ਉਸ ਸਥਾਨ ਵਿੱਚ ਸੋਹਣੇ ਸੁੰਦਰ ਵਿੱਚ ਬੈਠੇ ਹੋਏ ਸੀ। ਆਤਮ ਕੇ ਉਪਦੇਸ਼ਨ ਹੇਤਾ, ਉਸ ਵੇਲੇ ਜਿਹੜਾ ਆਤਮਾ ਕੀ ਹੈ, ਪਰਮਾਤਮਾ ਕੀ ਹੈ, ਸੰਸਾਰ ਕੀ ਹੈ, ਇਹਦੇ ਉਪਦੇਸ਼ ਵਾਸਤੇ ਠਾਰਿਓ ਤ੍ਰੇਹਣ ਕੁਲ ਕੇਤਾ। ਤ੍ਰੇਹਣਾ ਦੀ ਕੁਲ ਦੇ ਤੁਜਾਰੂ ਗੁਰੂ ਅੰਗਦ ਸਾਹਿਬ ਹੈ, ਉਹਨਾਂ ਨੂੰ ਆਪਣੇ ਕੋਲ ਗੁਰੂ ਨਾਨਕ ਸਾਹਿਬ ਜੀ ਨੇ ਬਿਠਾ ਲਿਆ ਹੈ। ਲਹਿਣੇ ਸੇਵ ਅਧਿਕ ਤੈਂ ਕੀਨੇ, ਗੁਰੂ ਨਾਨਕ ਸਾਹਿਬ ਜੀ ਉਸ ਵੇਲੇ ਬੋਲੇ ਹਨ, ਹੇ ਲਹਿਣਾ ਜੀ, ਤੁਸੀਂ ਬੜੀ ਭਾਰੀ ਸਾਡੀ ਸੇਵਾ ਕੀਤੀ ਹੈ। ਦੂਜਾ ਤਤ ਚਾਹੋ ਜੋ ਚੀਨੀ, ਜੋ ਜਿਹੜਾ ਕੋਈ ਤੱਤ ਹੈ ਯਥਾਰਥ ਜਾਣਿਆ ਚਾਹੁੰਦੇ ਹੋ, ਉਹਦੇ ਸੰਬੰਧ ਵਿੱਚ ਸਾਥੋਂ ਅੱਜ ਤੁਸੀਂ ਪੁੱਛ ਲਵੋ। ਐਸੀ ਘਾਲ ਜੋ ਘਾਲੀ ਤੋਂ ਹੀ, ਕਿਉਂਕਿ ਇਹ ਲਹਿਣਾ ਜੀ ਐਸੀ ਜਿਹੜੀ ਘਾਲਣਾ ਤੈਨੇ ਜੋ ਘਾਲੀ, ਐਸੀ ਜਿਹੜੀ ਕਮਾਈ ਜੋ ਤੁਸੀਂ ਕੀਤੀ ਹੈ। ਕੋ ਨਹਿ ਵਸਤ ਅਦੇ ਸੋ ਮੋਹੀ, ਉਹ ਕਹਿੰਦੇ ਐਸੀ ਕੋਈ ਵਸਤੂ ਨਹੀਂ ਹੈ ਵੀ ਜਿਹੜੀ ਅਸੀਂ ਤੁਹਾਨੂੰ ਨਾ ਦੇ ਸਕੀਏ, ਆਹ ਜਿਹੜੀ ਨਹੀਂ ਦੇਣ ਵਾਲੀ ਵਸਤੂ ਉਹ ਵੀ ਤੁਹਾਨੂੰ ਅਸੀਂ ਅੱਜ ਦੇਵਾਂਗੇ। ਕਿਰਪਾ ਭਰੀ ਸੁਣ ਕੇ ਸੁੱਠ ਬਾਨੀ, ਉਹ ਸਵੇਰੇ ਸ੍ਰੀ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਦੀ ਸੋਹਣੀ ਬਾਣੀ ਕਿਰਪਾ ਨਾਲ ਭਰੀ ਹੋਈ ਵੀ ਆ ਬਹੁਤ ਅੱਜ ਪ੍ਰਸੰਨ ਹਨ ਉਹ ਸੁਣ ਕੇ। ਬੈਠਿਓ ਸਨਮੁਖ ਸਿੱਖ ਸਿਵ ਸੁਖਾਨੀ, ਉਹ ਸਵੇਰੇ ਜਿਹੜੀ ਸੁਖਾਨੀ ਕੀ ਚੰਗੀ ਸਿੱਖਿਆ ਹੈ ਉਹਨੂੰ ਸਿੱਖਣ ਵਾਸਤੇ ਆਪ ਜੀ ਸਨਮੁਖ ਹੋ ਕੇ ਸਾਹਮਣੇ ਹੋ ਕੇ ਬੈਠ ਗਏ ਹਨ। ਤੈ ਕਰ ਜੋਰ ਨਿਵਾਇਓ ਸੀਸਾ, ਸਭ ਤੋਂ ਪਹਿਲਾਂ ਸ੍ਰੀ ਲਹਿਣਾ ਜੀ ਨੇ ਦੋਵੇਂ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਨੂੰ ਆਪਣਾ ਸੀਸ ਝੁਕਾਇਆ ਹੈ। ਬੰਦੇ ਪਦ ਪੰਕਜ ਜਗਦੀਸ਼ਾ, ਜੋ ਸੰਸਾਰ ਦੇ ਈਸ਼ਾ ਈਸ਼ਰ ਰੂਪ ਹੈ, ਮਾਲਕ ਰੂਪ ਗੁਰੂ ਨਾਨਕ ਸਾਹਿਬ ਹੈ, ਉਹਨਾਂ ਦੇ ਚਰਨਾਂ ਕਮਲਾਂ ਤੇ ਮੱਥਾ ਟੇਕਿਆ ਹੈ। ਨਿਜ ਸਰੂਪ ਲਖਨੋ ਅਭਿਲਾਖਾ, ਉਸ ਤੋਂ ਬਾਅਦ ਸ੍ਰੀ ਲਹਿਣਾ ਜੀ ਬੋਲੇ, ਹੇ ਗੁਰੂ ਨਾਨਕ ਸਾਹਿਬ, ਜੋ ਮੇਰਾ ਆਪਣਾ ਸਵੈ ਸਰੂਪ ਹੈ, ਆਪਣਾ ਆਪਾ ਹੈ, ਉਹਨਾਂ ਨੂੰ ਉਸਨੂੰ ਮਾਰਾ ਲਖਨੋ ਕੀ ਜਾਣਨ ਦੀ ਮੇਰੀ ਆਸਾ ਵਲਾਖਾ ਇੱਛਾ ਹੈ ਖਾਹਿਸ਼ ਹੈ ਵੈ ਕਾ ਦੀਨ ਬਚਨ ਅਸ ਭਾਖਾ ਬਹੁਤ ਹੀ ਦੀਨ ਹੋ ਕੇ ਨਿਮਰਤਾ ਸਹਿਤ ਹੋ ਕੇ ਆਪ ਜੀ ਨੇ ਐਸਾ ਬਚਨ ਕਿਹਾ ਹੈ ਗੁਰੂ ਨਾਨਕ ਸਾਹਿਬ ਜੀ ਜੋ ਮੈਂ ਹੋ ਕੁਛ ਜਾਏ ਨ ਜਾਣਾ ਗੁਰੂ ਨਾਨਕ ਸਾਹਿਬ ਜੀ ਮੈਂ ਕੀ ਹਾਂ ਮੈਥੋਂ ਕੋਈ ਜਾਣਿਆ ਨੀ ਜਾਂਦਾ ਸਮਝ ਨੀ ਮੈਨੂੰ ਪੈਂਦੀ ਹੈ ਹਰ ਖੁਸ਼ੋਕ ਮੈਂ ਫਸਿਓ ਮਹਾਨਾ ਮੈਂ ਹਰਕ ਤੇ ਸ਼ੋਕ ਦੇ ਵਿੱਚ ਬਹੁਤਾ ਫਸਿਆ ਪਿਆ ਹਾਂ ਰਾਗ ਦੁਆਖ ਨਿਸ ਦਿਨ ਬਹੁ ਮੋਹੀ ਜਿਹੜੀ ਮੈਨੂੰ ਕਿਸੇ ਨਾਲ ਰਾਗ ਕਿਸੇ ਨਾਲ ਦੁਆਸ਼ ਇਹ ਦਿਨੇ ਰਾਤ ਬਹੁਤ ਤੰਗ ਕਰਦੀ ਹੈ ਚਿਮੜੀ ਰਹਿੰਦੀ ਹੈ ਰਾਗ ਦੁਆਸ਼ ਮੈਨੂੰ ਅਤਿਸ਼ੀਅਤਾ ਦੁੱਖ ਸੁੱਖ ਮਹਿ ਹੋਹੀ ਇਹਦੇ ਕਰਕੇ ਕਹਿੰਦੇ ਦੁੱਖ ਸੁੱਖ ਦੇ ਵਿੱਚ ਮੇਰੀ ਬਹੁਤ ਅਸਹਿਤਾ ਕੀ ਬਹੁਲਤਾ ਹੋ ਰਹੀ ਹੈ ਅਸਹਿਤਾ ਦਾ ਸਹਾਰਨਾ ਵੀ ਹੁੰਦਾ ਦੁੱਖ ਸੁੱਖ ਦੇ ਵਿੱਚ ਬਹੁਤ ਸਹਾਰਨਾ ਹੋ ਰਿਹਾ ਬਹੁਤ ਦੁੱਖ ਸੁੱਖ ਮੈਂ ਸਹਾਰਿਆ ਹਾਂ ਸਰਬ ਭੇਦ ਮੋਹ ਦੇ ਹੋ ਜਨਾਈ ਹੇ ਗੁਰੂ ਨਾਨਕ ਸਾਹਿਬ ਜੀ ਆਪ ਪ੍ਰਸੰਨ ਹੋ ਪੂਰੇ ਖੁਸ਼ ਹੋ ਮੇਰਾ ਆਪਣਾ ਆਪਾ ਕੀ ਹੈ ਇਹ ਸਾਰਾ ਭੇਦ ਮੈਨੂੰ ਅੱਜ ਤੁਸੀਂ ਖੋਲ ਕੇ ਸਮਝਾ ਦੇਵੋ ਜੀ ਤੇਹ ਕੋ ਸਮਝ ਰਹਾ ਸੁਖ ਪਾਈ ਉਸ ਆਪਣੇ ਆਪੇ ਨੂੰ ਚੰਗੀ ਤਰ੍ਹਾਂ ਸਮਝ ਕੇ ਫਿਰ ਮਾਰਾ ਮੈਂ ਸੁਖ ਪਾ ਕੇ ਸੁਖ ਸਹਿਤ ਰਹਾਂਗਾ ਸਾਰਾ ਸਮਾਂ ਹੀ ਮੁਰ ਉਰ ਤਮ ਅਗਿਆਨ ਮਹਾਨਾ ਹੈ ਤਾਂ ਭਾਵੇਂ ਸ੍ਰੀ ਲਹਿਣਾ ਜੀ ਦੇ ਹਿਰਦੇ ਵਿੱਚ ਅਗਿਆਨ ਦਾ ਹਨੇਰਾ ਨਹੀਂ ਸੀ ਪਰ ਉਹ ਜਿਵੇਂ ਆਮ ਜਗਿਆਸੂ ਦੇ ਹਿਰਦੇ ਵਿੱਚ ਅਗਿਆਨ ਦਾ ਹਨੇਰਾ ਹੁੰਦਾ ਹੈ ਅਤੇ ਕਵੀ ਜੀ ਨੇ ਉਸੇ ਰੂਪ ਵਿੱਚ ਹੀ ਵਰਣਨ ਕੀਤਾ ਵੀ ਗੁਰੂ ਨਾਨਕ ਗੁਰੂ ਅੰਗਦ ਸਾਹਿਬ ਜੀ ਜਗਿਆਸੂ ਰੂਪ ਵਿੱਚ ਕਹਿ ਰਹੇ ਹੈ ਹੋਏ ਤਾਂ ਇੱਕ ਨਾਟਕੀ ਸੀ ਇੱਕ ਯਾਨੀ ਉਹ ਹੈ ਤਾਂ ਧੁਰੋਂ ਦੁਰਗਾ ਗੁਰੂ ਰੂਪ ਹੀ ਸੀ ਪਰ ਸਿੱਖ ਰੂਪ ਦੇ ਵਿੱਚ ਜਗਿਆਸੂ ਰੂਪ ਦੇ ਵਿੱਚ ਵੀ ਆਪ ਜੀ ਨੇ ਕਿਹਾ ਕਿ ਮਹਾਰਾਜ ਮੇਰੇ ਹਿਰਦੇ ਵਿੱਚ ਅਗਿਆਨ ਦਾ ਹਨੇਰਾ ਬਹੁਤ ਮਹਾਨ ਹੈ ਤੁਮਰੇ ਹੋਏ ਬਚਪਨ ਸਮਾਨਾ ਉਹ ਗਿਆਨ ਦੇ ਹਨੇਰੇ ਨੂੰ ਦੂਰ ਕਰਨ ਵਾਸਤੇ ਤੁਹਾਡੇ ਜਿਹੜੇ ਮਹਾਰਾਜ ਬਚਨ ਹੈ ਉਹ ਸੂਰਜ ਦੇ ਸਮਾਨ ਹੋਣਗੇ ਘਰ ਪ੍ਰਕਾਸ਼ ਦੇ ਰੂਪ ਦਿਖਾਈ ਮਹਾਰਾਜ ਬਚਨਾ ਰੂਪੀ ਸੂਰਜ ਦਾ ਪ੍ਰਕਾਸ਼ ਕਰਕੇ ਬਚਨ ਕਰਕੇ ਸੀ ਮਹਾਰਾਜ ਅਗਿਆਨ ਦਾ ਹਨੇਰਾ ਦੂਰ ਕਰਕੇ ਮੈਨੂੰ ਜਿਹੜਾ ਆਪਣਾ ਸਰੂਪ ਦਿਖਾ ਦੇਵੋ ਜੀ ਸੁਣ ਕੇ ਸ੍ਰੀ ਪ੍ਰਭ ਗੇਰਾ ਅਲਾਈ ਕਵੀ ਸੰਤੋਖ ਸਿੰਘ ਜੀ ਕਹਿੰਦੇ ਹੇ ਸਰੋਤਾ ਜਨੋ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਸ੍ਰੀ ਲਹਿਣਾ ਜੀ ਤੋਂ ਬਚਨ ਸੁਣ ਕੇ ਆਪਣੇ ਮੁਖਾਰਬਣ ਤੋਂ ਇਸ ਤਰ੍ਹਾਂ ਦੇ ਬਚਨ ਬਾਣੀ ਕਹੇ ਹਨ ਭੋ ਸੁਨ ਮਹਿਤ ਭਾਗ ਇਹ ਭੇਦਾ ਹੇ ਵੇਈ ਬਹੁਤ ਹੀ ਵੱਡੇ ਭਾਗਾਂ ਵਾਲੇ ਲੈਣਾ ਜੀ ਭੋਗੀ ਹੇ ਦਾਰਸ ਹੈ ਹੇ ਵੱਡੇ ਭਾਗਾਂ ਵਾਲੇ ਤੂੰ ਧਿਆਨ ਦੇ ਕੇ ਸੁਣੇ ਭੇਦ ਦੀ ਗੱਲ ਜੇ ਤੇ ਮਿਟਾ ਝੂਠ ਜਗ ਖੇਦਾ ਕਹਿੰਦੇ ਜਿਸ ਭੇਦ ਨੇ ਸਮਝਣੇ ਕਰਕੇ ਸਾਰਾ ਜਿਹੜਾ ਸੰਸਾਰ ਦਾ ਝੂਠ ਕਰਕੇ ਝੂਠੇ ਸੰਸਾਰ ਦਾ ਖੇਦਾ ਕੀ ਦੁੱਖ ਹੈ ਉਹ ਖਤਮ ਹੋ ਜਾਏਗਾ ਆਤਮ ਸਵਯੰ ਸੋ ਜੋਤ ਪ੍ਰਕਾਸ਼ਾ ਲੈਣਾ ਜੀ ਜਿਹੜਾ ਤੇਰਾ ਆਤਮਾ ਹੈ ਤੇਰਾ ਆਪਣਾ ਆਪਾ ਹੈ ਉਹ ਸਵਯੰ ਜੋਤ ਹੈ ਆਪਣੇ ਆਪ ਤੋਂ ਜੋਤੀ ਸਰੂਪ ਹੈ ਆਓ ਆਪਣੇ ਆਪ ਤੋਂ ਜੇ ਜੋਤ ਰੂਪ ਹੈ ਚੇਤਨ ਰੂਪ ਹੈ ਸੱਤਾ ਰੂਪ ਹੈ ਤੇ ਉਹ ਪ੍ਰਕਾਸ਼ਾ ਕੀ ਪ੍ਰਕਾਸ਼ ਰੂਪ ਵੀ ਹੈ ਰਾਗ ਦੁਆਖ ਤੇ ਬਿਨ ਅਬਨਾਸਾ ਤੇਰਾ ਜਿਹੜਾ ਆਪਣਾ ਆਪਾ ਹੈ ਜਿੱਥੇ ਉਹ ਸਵੰਗ ਜੋਤ ਸਰੂਪ ਤੇ ਪ੍ਰਕਾਸ਼ ਰੂਪ ਹੈ ਉੱਥੇ ਰਾਗ ਦੁਆਖ ਤੋਂ ਵੀ ਬਿਨਾਂ ਹੈ ਤੇ ਨਾਸ ਤੋਂ ਵੀ ਬਿਨਾਂ ਹੈ ਬਾਕੀ ਸਭ ਕੁਛ ਨਾਸ ਹੁੰਦਾ ਹੈ ਤੇਰਾ ਜਿਹੜਾ ਆਪਾ ਹੈ ਉਹ ਨਾਸ ਤੋਂ ਵੀ ਰਹਿਤ ਉਹ ਦੇਸ਼ ਕਾਲ ਵਸਤੂ ਕਰਕੇ ਪ੍ਰਸ਼ੇਦ ਹੈ, ਜਿਵੇਂ ਪਰਮੇਸ਼ਰ ਕੱਟਿਆ ਵੱਢਿਆ ਨਹੀਂ ਜਾਂਦਾ ਹੈ, ਇਸੇ ਤਰ੍ਹਾਂ ਤਿੰਨਾਂ ਸਮਿਆਂ ਕਰਕੇ ਵੀ ਉਹਦਾ ਨਾਸ਼ ਨਹੀਂ ਹੈ, ਉਹ ਅਵਨਾਸ਼ੀ ਹੈ। ਤੇਰਾ ਆਪਣਾ ਆਪਾ ਤਨ ਸਰੂਪ ਹਰਖ ਸੋਗ ਜਿਸ ਮਾਹੇ ਨਾ ਲੇਸ਼ਾ, ਤੇਰੇ ਆਪਣੇ ਆਪੇ ਵਿੱਚ ਬਹੁਤਾ ਤਾਂ ਕੀ ਹਰਖ ਸੋਗ ਹੋਣਾ। ਕਹਿੰਦੇ ਲੇਸ਼ਾ ਲੇਸ਼ ਮਾਤਰ, ਥੋੜੇ ਮਾਤਰ ਭੋਰਾ ਮਾਤਰ ਵੀ ਤੇਰੇ ਆਪਣੇ ਆਪੇ ਵਿੱਚ ਖੁਸ਼ੀ ਗਮੀ ਨਹੀਂ ਹੈ। ਜਨਮ ਮਰਨ ਕੋ ਨਹੀਂ ਕਲੇਸ਼ਾ, ਹੋਰ ਤੇਰੇ ਆਪਣੇ ਆਪੇ ਵਿੱਚ ਜੰਮਣ ਮਰਨ ਦੇ ਜਿਹੜੇ ਕੋਈ ਝਗੜੇ ਝਾਂਜੇ ਨਹੀਂ ਹੈ, ਜਾਂ ਇਸੇ ਤਰ੍ਹਾਂ ਜੰਮਣਾ ਮਰਨਾ ਵੀ ਨਹੀਂ ਹੈ, ਅਤੇ ਜਿਹੜੇ ਆ ਪੰਜ ਕਲੇਸ਼ ਹੈ ਇਹ ਵੀ ਹੈ ਨਹੀਂ ਹੈ। ਅਵਿਦਿਆ ਸਮਤਾ ਅਭਿਨਿਵੇਸ਼ ਰਾਗ ਦਵੇਸ਼ ਪੰਜ ਕਲੇਸ਼, ਇਹ ਤੇਰੇ ਆਪਣੇ ਆਪੇ ਵਿੱਚ ਨਾ ਜੰਮਣਾ ਨਾ ਮਰਨਾ, ਨਾ ਇਹ ਪੰਜ ਤਰ੍ਹਾਂ ਦੇ ਕਲੇਸ਼ ਹਨ। ਘਨਾ ਆਨੰਦ ਪੂਰਨ ਇੱਕ ਸਾਰ, ਤੇਰਾ ਜਿਹੜਾ ਆਪਣਾ ਆਪਾ ਹੈ ਤੋ ਘਨਾ ਆਨੰਦ ਹੈ। ਕਹਿੰਦੇ ਬਹੁਤ ਹੀ ਆਨੰਦ ਸਰੂਪ ਹੈ, ਇਸੇ ਤਰ੍ਹਾਂ ਪੂਰਨ ਇੱਕ ਸਾਰ ਹੈ, ਸਾਰੇ ਇੱਕ ਰਾਸ ਪਰਿਪੂਰਨ ਹੈ, ਸਾਰੇ ਵਿਆਪਕ ਹੈ ਇੱਕ ਰਸ। ਇਸ ਪ੍ਰਕਾਰ ਆਤਮ ਨਿਰਧਾਰ, ਇਸ ਤਰ੍ਹਾਂ ਲੈਣਾ ਜੀ ਜਿਹੜਾ ਤੇਰਾ ਆਪਣਾ ਆਪਾ ਹੈ ਉਹਨੂੰ ਤੂੰ ਨਿਰਧਾਰ ਲੈ, ਨਿਰਣਾ ਕਰਕੇ ਸਮਝ ਲੈ, ਉਹਦੇ ਵਿੱਚ ਜੰਮਣਾ ਮਰਨਾ ਨਹੀਂ, ਕਲੇਸ਼ ਨਹੀਂ ਹੈ, ਉਹ ਨਾਸ ਤੋਂ ਰਹਿਤ, ਹਰਖ ਸ਼ੋਗ ਤੋਂ ਰਹਿਤ, ਰਾਗ ਦਵੇਸ਼ ਤੋਂ ਬਿਨਾਂ ਹੈ, ਅਤੇ ਉਹ ਇੱਕ ਰਸ ਘਨਾ ਆਨੰਦ ਬਹੁਤੇ ਆਨੰਦ ਸਹਿਤ ਹੈ, ਆਨੰਦ ਰੂਪ ਹੀ ਹੈ ਉਹ ਇੱਕ ਰਸ ਅਤੇ ਪਰਿਪੂਰਨ ਹੈ ਇੱਕ ਸਾਰ ਇੱਕ ਰਸ। ਇਸ ਤਰ੍ਹਾਂ ਤੂੰ ਸਮਝ ਲੈ ਨਿਰਣਾ ਕਰਕੇ, ਜਾਗ੍ਰਤ ਸੁਪਨ ਸੁਖੋਪਤ ਤੀਨੋ, ਬਾਕੀ ਜਿਹੜੀ ਆ ਜਾਗ੍ਰਤ ਅਵਸਥਾ ਹੈ, ਦੂਸਰੀ ਸੁਪਨ ਅਵਸਥਾ ਹੈ, ਤੀਸਰੀ ਜਿਹੜੀ ਸੁਖੋਪਤੀ ਅਵਸਥਾ ਹੈ, ਇਨਕੋ ਨੀਕੇ ਸਾਖੀ ਚੀਨੋ, ਇਹਨਾਂ ਤਿੰਨਾਂ ਅਵਸਥਾ ਦਾ ਤੂੰ ਜਿਹੜਾ ਆਪਣਾ ਆਪਾ ਹੈ ਆਪਣਾ ਆਤਮਾ ਉਹਨੂੰ ਕਹਿੰਦੇ ਸਾਖੀ ਜਾਣ ਲੈ, ਇਹਨਾਂ ਦਾ ਦ੍ਰਿਸ਼ਟਾ ਜਾਣ ਲਾ, ਇਹਨਾਂ ਦਾ ਉਹ ਪ੍ਰਕਾਸ਼ਕ ਵੀ ਹੈ ਅਤੇ ਇਹਨਾਂ ਨੂੰ ਜਾਣਨ ਵਾਲਾ ਵੀ ਇਹਨਾਂ ਤੋਂ ਵੱਖਰਾ ਵੀ ਹੈ। ਜਦੋਂ ਇਹ ਜਾਗਰਤ ਅਵਸਥਾ ਹੁੰਦੀ ਉਹਨੂੰ ਉਹ ਜਾਣਦਾ ਹੁੰਦਾ ਵੀ ਹੁਣ ਜਾਗਰਤ ਅਵਸਥਾ ਆਪਣਾ ਆਪਾ ਸਮਝਦਾ ਹੈ, ਇਸੇ ਤਰ੍ਹਾਂ ਉਹਦੇ ਕਰਕੇ ਜਾਗਰਤ ਅਵਸਥਾ ਦਾ ਪਤਾ ਚੱਲਦਾ। ਜੇ ਮਰਿਆ ਹੋਵੇ ਆਪਣਾ ਆਪਾ ਨਾ ਹੋਵੇ ਸਰੀਰ ਵਿੱਚ ਫਿਰ ਕਿੱਥੇ ਹੈ, ਇਸ ਕਰਕੇ ਇਹਨਾਂ ਦਾ ਪ੍ਰਕਾਸ਼ਕ ਵੀ ਹੈ, ਇਹਨਾਂ ਨੂੰ ਜਾਣਨ ਵਾਲਾ ਸਮਝਣ ਵਾਲਾ ਦ੍ਰਿਸ਼ਟਾਰੂ ਦੇਖਣ ਵਾਲਾ ਵੀ ਹੈ। ਸਦਾ ਅਲੇਪਾ ਸਭ ਤੇ ਨਿਆਰੋ, ਉਹ ਜਿਹੜਾ ਤੇਰਾ ਆਪਣਾ ਆਪਾ ਆਤਮਾ ਹੈ ਸਦਾ ਕਹਿੰਦੇ ਨਿਰਲੇਪ ਹੈ ਅਤੇ ਸਾਰਿਆਂ ਤੋਂ ਵੱਖਰਾ, ਨਾ ਜਾਗਰਤ ਅਵਸਥਾ ਉਹਦੇ ਵਿੱਚ, ਨਾ ਸੁਪਨ ਅਵਸਥਾ, ਨਾ ਸੁਖੋਪਤੀ ਅਵਸਥਾ ਹੈ। ਐਸੋ ਆਪਣੋ ਰੂਪ ਨਿਹਾਰੋ, ਇਹ ਲੈਣਾ ਜਿਹੜਾ ਤੇਰਾ ਆਪਣਾ ਐਸ ਆਪਣਾ ਰੂਪ ਹੈ ਨਾ ਉਹਨੂੰ ਤੂੰ ਐਸਾ ਵੇਖ ਲੈ, ਉਹ ਤੇਰਾ ਜਿਹੜਾ ਆਪਣਾ ਆਪਾ ਉਹਨੂੰ ਐਸੀ ਸਮਝ ਲੈ, ਤੱਕ ਲੈ। ਦੋਹਰਾ ਕਲਪਤ ਸੰਗ ਉਪਾਦ ਸੋ, ਜੇ ਤੂੰ ਕਹੇ ਵੀ ਇਹ ਫਿਰ ਦੂਜੇ ਰੂਪ ਦੇ ਵਿੱਚ ਕਿਉਂ ਪ੍ਰਤੀਤ ਹੋ ਰਿਹਾ ਹੈ ਤਾਂ ਦੱਸਦੇ ਹਨ, ਕਹਿੰਦੇ ਜਿਹੜੀ ਕਲਪਤ ਉਪਾਧੀ ਹੈ ਉਹਦੇ ਸੰਗ ਕਰਕੇ ਉਹਦੇ ਸੰਬੰਧ ਕਰਕੇ ਭਇਓ ਸੋ ਅਸਬਿਦ ਜਾਨ, ਉਹ ਕਹਿੰਦੇ ਤੇਰਾ ਜਿਹੜਾ ਆਪਾ ਹੈ ਨਾ ਉਹ ਇਸ ਤਰ੍ਹਾਂ ਦਾ ਕਹਿੰਦੇ ਹੋ ਗਿਆ, ਜਿਹੜੀ ਆ ਕਲਪਤ ਉਪਾਧੀ ਹੈ ਉਹਦੇ ਸੰਗ ਕਰਕੇ, ਜਿਵੇਂ ਰੱਸੀ ਵਿੱਚ ਉਹ ਪ੍ਰਤੀਤੀ ਜੀ ਹੋ ਜਾਂਦੇ ਨੇ ਸੱਪ ਦੀ, ਅਤੇ ਉਹ ਸੱਪ ਤਾਂ ਨਹੀਂ ਹੁੰਦਾ, ਰੱਸੀ ਹੁੰਦੀ ਹੈ, ਉਹ ਰੱਸੀ ਬਿੰਗੀ ਟੇਢੀ ਜੀ ਹਨੇਰੇ ਵਿੱਚ ਪਈ ਹੋਵੇ ਅਤੇ ਸੱਪ ਵੀ ਉਹ ਬਿੰਗਾ ਟੇਢਾ ਜਿਹਾ ਹੁੰਦਾ, ਇਸ ਕਰਕੇ ਉਹਦੇ ਵਿੱਚ ਉਹ ਉਹਦੀ ਪ੍ਰਤੀਤੀ ਹੋਣ ਲੱਗ ਪੈਂਦੀ ਰੱਸੀ ਵਿੱਚ, ਇਸ ਤਰ੍ਹਾਂ ਵੀ ਇਹ ਸੱਪ ਪਿਆ ਹੈ, ਜਾਂ ਇਹ ਵੀ ਪ੍ਰਤੀਤੀ ਹੁੰਦੀ ਉਪਾਧੀ ਕਰਕੇ ਵੀ ਇਹ ਕੋਈ ਬਿੰਗੀ ਟਿੰਡੀ ਮਾਲਾ ਪਈ ਹੋਈ ਹੈ, ਜਾਂ ਕੋਈ ਕਹੂਗਾ ਵੀ ਇਹ ਧਰਤੀ ਵਿੱਚ ਤਰੇੜ ਆਈ ਹੋਈ ਹੈ, ਦਰਾਰ ਆਈ ਹੋਈ ਹੈ, ਅਤੇ ਉਹ ਜਾਣੀ ਉਹ ਨਾ ਜਾਣੇ ਕਰਕੇ ਹੈ ਨਾ ਪ੍ਰਤੀਤੀ। ਜਦੋਂ ਮਨੁੱਖ ਨੂੰ ਪਤਾ ਚੱਲ ਜਾਏ, ਗਿਆਨ ਹੋ ਜਾਏ, ਫਿਰ ਉਹਦੇ ਵਿੱਚ ਨਾ ਤਾਂ ਸੱਪ ਹੁੰਦਾ ਹੈ ਤੀਨਕਾਰ, ਅਤੇ ਉਹ ਕਲਪਤ ਉਪਾਧੀ ਦੇ ਸੰਗ ਕਰਕੇ ਸਾਰਾ ਕੁਛ ਹੈ। ਇਸ ਤਰ੍ਹਾਂ ਉਹ ਤਿੰਨ ਚਾਰ ਚੀਜ਼ਾਂ ਦੀ ਕਲਪਨਾ ਕਰੇ, ਕੋਈ ਕਹਿੰਦਾ ਇਹ ਸੱਪ ਵਿਆਹ ਬਹੁਤ, ਕੋਈ ਕਹਿੰਦਾ ਨਹੀਂ ਧਰਤੀ ਵਿੱਚ ਤਰੇੜ ਹੈ, ਕੋਈ ਕਹਿੰਦਾ ਨਹੀਂ ਵਿੰਗੀ ਟੇਢੀ ਮਾਲਾ ਪਈ ਹੈ ਇਹ। ਅਤੇ ਇਸ ਤਰ੍ਹਾਂ ਇੱਥੇ ਕਹਿੰਦੇ ਹਨ ਵੀ ਉਹ ਜਿਹੜਾ ਐਸਾ ਕਹਿੰਦੇ ਹੋ ਗਿਆ ਕਲਪਤ ਉਪਾਧੀ ਦੇ ਸੰਗ ਕਰਕੇ ਸੰਬੰਧ ਕਰਕੇ ਇਸ ਤਰ੍ਹਾਂ ਦਾ ਤੇਰਾ ਆਪਣਾ ਆਪਾ ਕਹਿੰਦੇ ਉਹ ਕਲਪਤ ਉਪਾਧੀ ਦੇ ਸੰਗ ਕਰਕੇ ਹੋ ਗਿਆ ਹੈ। ਜਪਾ ਪ੍ਰਸੂਨ ਸੋ ਫਟਕ ਕੋ, ਹਾਂ ਅੱਗੇ ਦ੍ਰਿਸ਼ਟਾਂਤ ਦਿੰਦੇ, ਜਿਵੇਂ ਕਹਿੰਦੇ ਜਿਹੜਾ ਜਪਾ ਨਾਲ ਲਾਲ ਰਹਾ ਹੁੰਦਾ ਹੈ, ਪ੍ਰਸੂਨ ਨਾਲ ਫੁੱਲ ਹੈ, ਜਿਵੇਂ ਲਾਲ ਰੰਗ ਦਾ ਫੁੱਲ ਹੋਵੇ ਅਤੇ ਉਹ ਜਿਹੜਾ ਕੱਚ ਦਾ ਬਲੌਰ ਜਿਹਾ ਪਿਆ ਉਹਦੇ ਕੋਲ ਰੱਖ ਦਿੱਤਾ ਜਾਵੇ, ਅਤੇ ਉਹ ਲਾਲ ਰੰਗ ਦੇ ਫੁੱਲ ਕਰਕੇ ਜਿਹੜਾ ਕੱਚ ਦਾ ਬਲੌਰ ਹੈ ਉਹ ਵੀ ਅਰਨ ਹੋਤ, ਉਹ ਵੀ ਲਾਲ ਹੋ ਜਾਂਦਾ। ਜਿੱਦਾਂ ਕੱਚ ਦਾ ਬਲੌਰ ਚਿੱਟਾ ਹੀ ਹੁੰਦਾ ਹੈ ਨਾ, ਉਹ ਉਪਾਧੀ ਕਰਕੇ ਕੋਲ ਫੁੱਲ ਪਿਆ ਉਹ ਉਹਦਾ ਧਾਰਨ ਕਰ ਲੈਂਦਾ, ਉਹ ਵੀ ਲਾਲ ਹੋ ਕੇ ਦਿਸਣ ਲੱਗ ਪੈਂਦਾ, ਕੱਚ ਦਾ ਬਲੌਰ ਚਿੱਟਾ ਬਲੌਰ। ਕਹਿੰਦੇ ਇਸ ਤਰ੍ਹਾਂ ਜਿਹੜੀ ਹੈ ਕਲਪਤ ਉਪਾਧੀ ਹੈ ਨਾ, ਇਹਦੇ ਸੰਗ ਕਰਕੇ ਹੀ ਸੰਬੰਧ ਕਰਕੇ ਇਹ ਜਿਹੜਾ ਹੈ ਤੇਰਾ ਆਪਣਾ ਆਪਾ ਹੈ ਨਾ, ਇਹ ਰਾਗ ਦਵੇਸ਼ ਤੋਂ ਬਹਿਰ ਹੈ, ਜਨਮਨ ਤੋਂ ਰਹਿਤ ਹੈ। ਪਰ ਇਹ ਕਹਿੰਦੇ ਆਪਣੇ ਆਪ ਨੂੰ ਸਮਝ ਲੈਂਦਾ ਵੀ ਮੈਂ ਰਾਗ ਦਵੈਸ ਹੈ ਤਾਂ ਮੈਂ ਦੁਖੀ ਸੁਖੀ ਹਾਂ, ਮੈਂ ਜੰਮਣ ਮਰਨ ਵਿੱਚ ਹੈ, ਮੈਂ ਅਗਿਆਨੀ ਹਾਂ, ਮੈਂ ਕਲੇਸ਼ਾਂ ਵਿੱਚ ਫਸਿਆ ਹੋਇਆ ਹਾਂ। ਜਿਵੇਂ ਲਾਲ ਰੰਗ ਦਾ ਫੁੱਲ ਕਛ ਦੇ ਬਲੌਰ ਦੇ ਕੋਲ ਪਿਆ ਹੋਏ ਉਹ ਵੀ ਅਰਨ ਹੋਤ, ਲਾਲ ਰੰਗ ਦਾ ਪ੍ਰਤੀਤ ਹੁੰਦਾ ਹੈ। ਮਨ ਲਾ ਤੂੰ ਚੌਪਈ ਪੰਚੀ ਕਰਨ ਪੰਚ ਤੱਤ ਜੋਈ, ਬਾਕੀ ਵੀ ਲੈਣਾ ਜੀ ਜਿਹੜੇ ਪੰਜ ਤੱਤ ਹੈ ਨਾ, ਉਹਨਾਂ ਤੋਂ ਅੱਗੇ ਪੰਚੀ ਕਰਨ ਹੋ ਜਾਂਦਾ ਹੈ। ਯਾਨੀ ਉਹ ਜਿਹੜੇ ਪੰਜ ਤੱਤ ਹੈ ਉਹ ਪੱਚੀਆਂ ਦੇ ਵਿੱਚ ਤਬਦੀਲ ਹੋ ਜਾਂਦੇ, ਉਹਨਾਂ ਦੇ ਪੰਜ ਪੰਜ ਹੋਰ ਬਣ ਜਾਂਦੇ ਹਨ। ਰਾਤ ਮਤ ਅਨੁਸਾਰ ਜਿਹੜੇ ਕੋਈ ਪੱਚੀ ਹਨ ਉਹਨਾਂ ਨੂੰ ਪੰਚੀਕਰਨ ਕਿਹਾ ਜਾਂਦਾ ਹੈ। ਇਸ ਤਰ੍ਹਾਂ ਧਰਤੀ ਤੋਂ ਕੁਝ ਪੰਜ ਆ ਜਾਂਦੇ ਹਨ, ਜਿਵੇਂ ਆ ਕੋਈ ਫੈਲਣਾ, ਸੰਕੋਚਣਾ, ਇਕੱਠਾ ਹੋ ਜਾਣਾ, ਇਉਂ ਪੰਜ ਹਿੱਸੇ ਉਹਦੇ ਵਿੱਚੋਂ, ਜਿਵੇਂ ਅੱਗ ਵਿੱਚੋਂ ਪ੍ਰਕਾਸ਼ਤਾ ਆ ਜਾਂਦੀ ਹੈ, ਗਰਮੈਸ਼ ਆ ਜਾਂਦੀ ਹੈ, ਸਾੜਨ ਸ਼ਕਤੀ ਦਹਿਣ ਸ਼ਕਤੀ ਹੁੰਦੀ ਹੈ। ਇਸ ਤਰ੍ਹਾਂ ਜਿਹੜੇ ਪੰਜ ਪੰਜ ਇਹਨਾਂ ਦੇ ਵਿੱਚ ਇੱਕ ਦੂਸਰੇ ਵਿੱਚ ਗੁਣ ਹੈ ਉਹ ਗ੍ਰਹਿਣ ਕਰਦੇ ਨੇ ਅਤੇ ਉਹ ਇੱਕ ਦੂਸਰੇ ਨਾਲ ਤਬਦੀਲ ਕਰਦੇ ਨੇ। ਉਹ ਵਿਚਾਰ ਸਾਗਰ ਜਦੋਂ ਪੜ੍ਹ ਲਈਏ ਜਾਂ ਵਿਚਾਰ ਚੰਦਰ ਉਹਦੇ ਪੜ੍ਹ ਲਈਏ ਫਿਰ ਇਹਦਾ ਭੇਦ ਛੇਤੀ ਖੁੱਲ ਜਾਂਦਾ ਹੈ, ਕਿਉਂਕਿ ਉਹਦੇ ਵਿੱਚ ਪੰਚੀਕਰਨ ਬਹੁਤ ਚੰਗੇ ਢੰਗ ਨਾਲ ਉਹਨਾਂ ਨੇ ਖੋਲ੍ਹਿਆ ਹੈ। ਹੁਣ ਇੱਥੇ ਆਪਾਂ ਜਿੰਨਾ ਮਰਜ਼ੀ ਕਿਸੇ ਨੂੰ ਦੱਸੀ ਜਾਈਏ, ਜਿੰਨਾ ਚਿਰ ਉਹ ਨਹੀਂ ਪੜ੍ਹਦਾ ਉਨਾ ਚਿਰ ਨਹੀਂ ਪਤਾ ਚੱਲਦਾ। ਇਸ ਕਰਕੇ ਕਹਿੰਦੇ ਪੰਜਾਂ ਤੱਤਾਂ ਤੋਂ ਜਿਹੜੇ ਕੋਈ ਪੰਚੀਕਰਨ ਹੋ ਜਾਂਦੇ, 25 ਪ੍ਰਕਿਰਤੀਆਂ ਬਣ ਜਾਂਦੀਆਂ ਹਨ। ਅੰਤਹਕਰਨ ਉਪਾਏ ਸੋਈ, ਕਹਿੰਦੇ ਉਹੀ ਜਿਹੜੇ ਪੰਜੇ ਤੱਤ ਹੈ ਨਾ ਉਹ ਅੰਤਹਕਰਨ ਨੂੰ ਪੈਦਾ ਕਰ ਲੈਂਦੇ, ਅਤੇ ਉਹ ਸਤਪੁਰ ਅੰਸਨ ਕੀ ਜੋ ਹੈ ਤਾਤੇ ਅੰਤਹਕਰਨ ਪਇਓ ਹੈ। ਵੀ ਪੰਜਾਂ ਤੱਤਾਂ ਦੀ ਜਿਹੜੇ ਸਤੋ ਸਤੋ ਅੰਸ ਹੈ ਉਹ ਚੰਗੀ ਚੰਗੀ ਸ੍ਰੇਸ਼ਟ ਅੰਸ ਹੈ, ਉਹ ਤਾਂ ਕਹਿੰਦੇ ਜਿਹੜਾ ਅੰਤਹਕਰਨ ਹੈ ਇਹ ਪੈਦਾ ਹੁੰਦਾ ਹੈ। ਇਸ ਕਰਕੇ ਕਹਿ ਰਹੇ ਹਨ ਪੰਜੇ ਤੱਤ 25 ਪ੍ਰਕਿਰਤੀਆਂ ਵਿੱਚ ਨੂੰ ਪੈਦਾ ਕਰ ਲੈਂਦੇ ਹੈ, ਉਹੀ ਪੰਜੇ ਤੱਤਾਂ ਦੀ ਜਿਹੜੀ ਸਤੋ ਅੰਸ਼ ਹੈ ਉਹ ਅੰਤਕਰਨ ਨੂੰ ਪੈਦਾ ਕਰ ਲੈਂਦੀ ਹੈ। ਚਤੁਰ ਬ੍ਰਿਤ ਹੋਏ ਤਾਂ ਹੀ ਮਜਾਰਾ। ਇਹ ਜਿਹੜਾ ਅੰਤਕਰਨ ਹੈ ਨਾ, ਇਹਦੇ ਵਿੱਚ ਕਹਿੰਦੇ ਚਾਰ ਤਰ੍ਹਾਂ ਦੀਆਂ ਬਿਰਤੀਆਂ ਹੁੰਦੀਆਂ ਹਨ। ਤਾਂ ਤੇ ਹੋਏ ਸੁਚਾਰ ਪ੍ਰਕਾਰ। ਇਸ ਕਰਕੇ ਇਹ ਜਿਹੜਾ ਅੰਤਕਰਨ ਹੈ ਚਾਰ ਪ੍ਰਕਾਰ ਦਾ ਹੋ ਜਾਂਦਾ ਹੈ, ਤਾਂ ਇੱਕੋ ਹੀ ਪਰ ਉਹਦੀਆਂ ਬਿਰਤੀਆਂ ਚਾਰ ਤਰ੍ਹਾਂ ਹੈ, ਵੱਖਰੀਆਂ ਵੱਖਰੀਆਂ ਹੈ। ਜਿਸ ਕਰਕੇ ਉਹ ਜਿਹੜਾ ਅੰਤਕਰਨ ਉਹ ਚਾਰ ਤਰ੍ਹਾਂ ਦਾ ਹੋ ਜਾਂਦਾ, ਚਾਰ ਬਿਰਤੀਆਂ ਕਰਕੇ। ਮਨ ਬੁੱਧ ਚਿੱਤ ਹੰਕਾਰ ਤੇਹ ਨਾਮ। ਕਹਿੰਦੇ ਉਹਨਾਂ ਬਿਰਤੀਆਂ ਦਾ ਜਿਹੜਾ ਚੌਹਾਂ ਦਾ ਨਾਮ ਵੱਖਰਾ ਵੱਖਰਾ ਹੈ। ਇੱਕ ਬਿਰਤੀ ਦਾ ਨਾਮ ਹੈ ਮਨ, ਦੂਜੀ ਬਿਰਤੀ ਦਾ ਨਾਮ ਹੈ ਬੁੱਧ, ਤੀਸਰੀ ਬਿਰਤੀ ਦਾ ਨਾਮ ਹੈ ਚਿੱਤ, ਇਸੇ ਤਰ੍ਹਾਂ ਚੌਥੀ ਬਿਰਤੀ ਦਾ ਨਾਂ ਹੰਕਾਰ ਹੈ। ਤੇਹ ਤੇ ਪਰ ਲਖ ਆਤਮ ਰਾਮਾ। ਇਹ ਜਿਹੜੀਆਂ ਕਹਿੰਦੇ ਅੰਤਕਰਨ ਦੀਆਂ ਚਾਰ ਬਿਰਤੀਆਂ ਨਾ, ਮਨ ਬੁੱਧ ਚਿੱਤ ਹੰਕਾਰ, ਇਹਨਾਂ ਤੋਂ ਜਿਹੜਾ ਤੇਰਾ ਰਾਮ ਵਿਆਪਕ ਸਰੂਪ ਆਪਣਾ ਆਤਮਾ ਆਪਾ ਹੈ ਉਹ ਪਰੇ ਜਾਣ ਲਾ, ਇਹ ਅੰਤਕਰਨ ਤੋਂ ਚਾਰ ਬਿਰਤੀਆਂ ਤੋਂ ਪਰੇ ਸਮਝ ਲਾ। ਤੇਰਾ ਜਿਹੜਾ ਆਤਮਾ ਉਹ ਅੰਤਕਰਨ ਰੂਪ ਨਹੀਂ, ਉਹ ਚਾਰ ਬਿਰਤੀਆਂ ਵਾਲਾ ਨਹੀਂ ਹੈ। ਸਤਿਗੁਣ ਅੰਤਕਰਨ ਜੋ ਮਾਹੀ। ਇਹ ਸਮਝਾਉਂਦੇ ਹਨ, ਕਹਿੰਦੇ ਜਿਹੜਾ ਅੰਤਕਰਨ ਵਿੱਚ ਸਤੋ ਗੁਣ ਦੀ ਅੰਸ਼ ਹੈ। ਚੇਤਨ ਕੋ ਪ੍ਰਿਤ ਬਿੰਬ ਤਹਾਹੀ। ਜਿੱਥੇ ਅੰਤਕਰਨ ਵਿੱਚ ਵਿਸ਼ੇਸ਼ ਸਤੋ ਗੁਣ ਅੰਸ਼ ਵਰਤਦਾ ਹੁੰਦਾ, ਉੱਥੇ ਕਹਿੰਦੇ ਜਿਹੜਾ ਚੇਤਨ ਦਾ ਪ੍ਰਤੀਬਿੰਬ ਹੈ, ਚੇਤਨ ਦਾ ਜਿਹੜਾ ਅਕਸ਼ ਹੈ ਪਰਛਾਵਾਂ ਹੈ, ਉਹ ਕਹਿੰਦੇ ਪ੍ਰਤੀਤ ਹੁੰਦਾ, ਉੱਥੇ ਚੇਤਨ ਦਾ ਪ੍ਰਤੀਬਿੰਬ ਪੈਂਦਾ, ਅਕਸ਼ ਪੈਂਦਾ ਹੁੰਦਾ। ਆਹ ਜਿਹੜਾ ਅੰਤਕਰਨ ਸਤੋ ਗੁਣ ਸਹਿਤ ਹੈ, ਜਿੱਥੇ ਮਲੀਨ ਅੰਤਕਰਨ ਉੱਥੇ ਨਹੀਂ ਉਹਦਾ ਉਪਾਸ਼ ਪੈਂਦਾ, ਅਕਸ਼ ਪੈਂਦਾ। ਜਿਹਦਾ ਅੰਤਕਰਨ ਸ਼ੁੱਧ ਹੁੰਦਾ ਹੈ, ਟਿਕਿਆ ਹੁੰਦਾ ਹੈ, ਉੱਥੇ ਚੇਤਨ ਦਾ ਅਕਸ਼ ਪੈਂਦਾ ਹੈ, ਉਹ ਪ੍ਰਤੀਬਿੰਬ ਪੈਂਦਾ ਹੈ। ਜਿਨਕੇ ਸ਼ੁੱਧ ਹੋਤ ਸੋ ਦੇਖੈ। ਜਿਨ੍ਹਾਂ ਦਾ ਅੰਤਕਰਨ ਸ਼ੁੱਧ ਹੁੰਦੇ ਹੈ, ਉਹ ਆਪਣਾ ਜਿਹੜਾ ਚਰਤੀਬਿੰਬ ਚੇਤਨ ਦਾ ਪ੍ਰਤੀਬਿੰਬ ਹੈ ਉਹਨੂੰ ਉੱਥੇ ਦੇਖਦੇ ਅੰਤਕਰਨ ਵਿੱਚ। ਪਿਖਤ ਨਾਸੇ ਜਿਨ ਮਲਨ ਵਿਸੇਖੈ। ਜਿਨ੍ਹਾਂ ਦੇ ਅੰਤਕਰਨ ਵਿਸ਼ੇਸ਼ ਕਰਕੇ ਮੈੜੇ ਹੁੰਦੇ ਹੈ, ਮਲੀਨ ਹੁੰਦੇ ਹੈ, ਉਹ ਨਹੀਂ ਕਹਿੰਦੇ ਅੰਤਕਰਨ ਵਿੱਚ ਚਿੰਤਨ ਦਾ ਚੇਤਨ ਦਾ ਜਿਹੜਾ ਪ੍ਰਤੀਬਿੰਬ ਪੈ ਰਿਹਾ ਹੈ ਉਹਨੂੰ ਸਮਝਦੇ ਵੇਖਦੇ। ਸੋ ਨਿਜ ਰੂਪ ਭੂਲ ਨਰ ਸਾਰੇ। ਇਹ ਜਿਹੜਾ ਆਪਣਾ ਹੈ ਨਾ ਚੇਤਨ ਸਰੂਪ, ਉਹ ਆਪਣਾ ਨਿਜ ਰੂਪ ਹੈ, ਆਪਣਾ ਅਸਲੀ ਰੂਪ ਹੈ, ਉਹਨੂੰ ਸਾਰੇ ਪੁਰਸ਼ ਜਿਹੜੇ ਕੋਈ ਭੁੱਲ ਭੁੱਲ ਕੇ। ਜੀਵ ਅਲ ਪੱਗ ਆਪ ਨਿਰਧਾਰੇ। ਇੰਨੇ ਪੁਰਸ਼ ਹੈ ਕਹਿੰਦੇ ਵੀ ਅਸੀਂ ਜੀਵ ਹਾਂ, ਅਸੀਂ ਅਲਪਾਗਾਂ, ਅਲਪ ਥੋੜ੍ਹੀ ਬੁੱਧੀ ਵਾਲੇ ਹੈ, ਉਹ ਨਿਰਣਾ ਕਰ ਲੈਂਦੇ ਆ, ਉਹ ਸਮਝ ਜਾਂਦੇ ਵੀ ਅਸੀਂ ਜੀਵ ਹਾਂ, ਅਸੀਂ ਥੋੜ੍ਹੀ ਬੁੱਧੀ ਵਾਲੇ ਹਾਂ, ਅਸੀਂ ਜਨਮ ਮਰਨ ਵਿੱਚ, ਅਸੀਂ ਰਾਗ ਵਿੱਚ ਫਸੇ ਹੋਏ, ਅਸੀਂ ਆਉਣ ਜਾਣ ਵਾਲੇ ਹਾਂ। ਜਾਂ ਤੇ ਤੀਨ ਤਨ ਹੈ ਕੋ ਪਾਏ। ਇਸੇ ਕਰਕੇ ਕਹਿੰਦੇ ਜਿਹੜਾ ਆਪਣੇ ਰੂਪ ਨੂੰ ਭੁੱਲ ਜਾਂਦਾ ਹੈ ਪੁਰਸ਼, ਤੇ ਜੀਵ ਰੂਪ ਵੀ ਸਮਝਦਾ ਹੈ, ਅਲਪਗ ਸਮਝਦਾ ਹੈ, ਕਰਕੇ ਤਿੰਨਾਂ ਸਰੀਰਾਂ ਨੂੰ ਪਾ ਕੇ ਵਾਰ ਵਾਰ ਜਗ ਆਵੇ ਜਾਏ। ਇਹ ਸੰਸਾਰ ਦੇ ਵਿੱਚ ਵਾਰੋਂ ਵਾਰ ਮੁੜ ਮੁੜ ਕੇ ਆਉਂਦਾ ਜਾਂਦਾ, ਜੰਮਦਾ ਮਰਦਾ ਹੈ। ਇੱਕ ਸਥੂਲ ਜੋ ਵਹਿਰ ਸਰੀਰਾ। ਤਿੰਨ ਸਰੀਰ ਕਿਹੜੇ, ਉਹਨਾਂ ਦਾ ਨਿਰਣਾ ਕਰਦੇ ਹਨ ਕਿ ਲੈਣਾ ਜੀ, ਇੱਕ ਜਿਹੜਾ ਬਾਹਰਲਾ ਹੜਚਮ ਦਾ ਸਰੀਰ ਹੈ ਇਹਨੂੰ ਸਥੂਲ ਸਰੀਰ ਕਿਹਾ ਜਾਂਦਾ ਹੈ। ਜਿਹ ਮੈਂ ਹੰਗ ਧਰ ਪਾਵੈ ਪੀਰਾ। ਇਹ ਸਥੂਲ ਸਰੀਰ ਵਿੱਚ ਜਿੰਨੀ ਇਹ ਹੰਗਤਾ ਧਾਰਦਾ ਹੈ, ਜਿੰਨਾ ਜ਼ਿਆਦਾ ਸਰੀਰ ਨੂੰ ਇਹ ਤਰਜੀਹ ਦਿੰਦਾ ਹੈ, ਓਨਾ ਹੀ ਜ਼ਿਆਦਾ ਪੀੜਾ ਪਾਉਂਦਾ ਹੈ। ਜਿੰਨਾ ਜ਼ਿਆਦਾ ਸਰੀਰ ਨੂੰ ਪਿਆਰ ਕਰਦਾ ਉਨਾ ਹੀ ਔਖਾ ਜ਼ਿਆਦਾ ਹੁੰਦਾ ਹੈ। ਲਿੰਗ ਸਰੀਰ ਦੂਸਰਾ ਜੋਈ, ਹਾਂ ਦੂਸਰਾ ਕਹਿੰਦੇ ਜਿਹੜਾ ਸਰੀਰ ਆ ਉਹ ਲਿੰਗ ਸਰੀਰ ਆ, ਸੂਖਮ ਸਰੀਰ ਹੈ। ਤੇਹ ਸਰੂਪ ਵਰਨੋ ਸੁਨ ਸੋਈ, ਕਹਿੰਦੇ ਉਹ ਜਿਹੜਾ ਸੂਖਮ ਸਰੀਰ ਆ ਉਹਦਾ ਸਰੂਪ ਕੀ ਆ, ਮੈਂ ਕਥਨ ਕਰਦਾ ਹਾਂ, ਸਰੂਪੀ ਤੂੰ ਸੁਣ ਲਾ। ਦਸ ਇੰਦਰੀ ਹੈ ਕਰਮ ਜੇ ਗਿਆਨ, ਕਹਿੰਦੇ ਜਿਹੜੇ ਦਸ ਇੰਦਰੀ ਆ ਉਹਨਾਂ ਵਿੱਚੋਂ ਪੰਜ ਕਰਮ ਇੰਦਰੀ ਹੈ, ਪੰਜ ਜਿਹੜੇ ਗਿਆਨ ਇੰਦਰੀ ਆ ਉਹ ਦਸ ਇੰਦਰੀ ਹੋ ਗਏ। ਪੰਜ ਭੂਤ ਤਨ ਮਾਤਰਾ ਜਨ, ਫਿਰ ਜਿਹੜੇ ਪੰਜ ਭੂਤ ਤੱਤ ਹਨ ਉਹਨਾਂ ਦੇ ਕਹਿੰਦੇ ਪੰਜ ਤੱਤਾਂ ਦੇ ਜਿਹੜੇ ਸੂਖਮ ਤੱਤ ਹੈ ਉਹਨਾਂ ਨੂੰ ਤਨ ਮਾਤਰਾ ਵੀ ਕਹਿ ਦਿੰਦੇ ਹੈ। ਸ਼ਬਦ ਸਪਰਸ਼ ਰੂਪ ਰਸ ਗੰਧ ਇਹ ਸੂਖਮ ਤੱਤ ਹੈ, ਇਹਨੂੰ ਤਨ ਮਾਤਰਾ ਵੀ ਕਹਿ ਦਿੰਦੇ ਆ। ਤਨ ਦਾ ਅਰਥ ਵੀ ਸੂਖਮ ਹੁੰਦਾ ਹੈ, ਸੂਖਮ ਰੂਪ ਇਹ ਜਿਹੜੇ ਕਹਿੰਦੇ ਪੰਜ ਤੱਤਾਂ ਤੋਂ ਅੱਗੇ ਜਿਹੜੀਆਂ ਪੰਜ ਤਨ ਮਾਤਰਾ ਹਨ, ਸੂਖਮ ਤੱਤ ਹੈ, ਸ਼ਬਦ ਸਪਰਸ਼ ਰੂਪ ਰਸ ਗੰਧ ਹੈ, ਇਹ 15 ਹੋ ਗਏ। ਇਹਦੇ ਥਾਂ ਵੇਦਾਂਤ ਮਤ ਅਨੁਸਾਰ ਪੰਜ ਪੁਰਾਣ ਗ੍ਰਹਿਣ ਕਰਦੇ, ਅਪਾਨ ਪੁਰਾਣ ਉਮਾਨ ਸਮਾਨ ਉਦਾਨ, ਇਹ ਜਿਹੜੇ ਕੋਈ ਪੰਜ ਤਨ ਮਾਤਰਾ ਹੈ, ਸ਼ਬਦ ਸਪਰਸ਼ ਰੂਪ ਜਾਂ ਪੰਜ ਪੁਰਾਣ ਹਨ, ਇਹ 15 ਮਨ ਬੁੱਧ 17 ਤੱਤ ਜੋ ਇਹੀ, ਇਹ 16ਵਾਂ ਮਨ ਹੈ, 17ਵੀਂ ਬੁੱਧੀ ਹੈ, ਜਿਹੜੇ ਕੋਈ 17 ਤੱਤ ਹਨ। ਇਨਕੀ ਹੋਤ ਭਈ ਲਿੰਗ ਦੇ, ਇਹਨਾਂ 17 ਤੱਤਾਂ ਦੀ ਕਹਿੰਦੇ ਸੂਖਮ ਦੇਹ ਹੋ ਜਾਂਦੀ ਹੈ। ਕਰਮ ਸੁਭਾ ਸੁਭ ਫਲ ਕੋ ਪਾਏ, ਜਿੰਨੇ ਕਹਿੰਦੇ ਸਰੀਰ ਕਰਕੇ ਚੰਗੇ ਮੰਦੇ ਕਰਮ ਕਰਦਾ ਉਹਨਾਂ ਦਾ ਫਲ ਪਾਉਣ ਵਾਸਤੇ ਲੋਕ ਪ੍ਰਲੋਕ ਆਵੇ ਜਾਏ। ਜਿਹੜਾ 17 ਤੱਤਾਂ ਦਾ ਸੂਖਮ ਸਰੀਰ ਹੈ ਨਾ, ਕਹਿੰਦੇ ਇਹੀ ਇਸ ਲੋਕ ਵਿੱਚ ਆ ਚੰਗੇ ਮੰਦੇ ਕਰਮਾਂ ਦੇ ਫਲ ਭੋਗਣ ਲਈ ਪਾਉਣ ਲਈ ਭੋਗਣ ਲਈ ਆ ਜਾਂਦਾ ਹੈ। ਇਹੀ ਚੰਗੇ ਮੰਦੇ ਕੀਤੇ ਕਰਮਾਂ ਦਾ ਫਲ ਭੋਗਣ ਲਈ ਪ੍ਰਲੋਕ ਵਿੱਚ ਚਲਾ ਜਾਂਦਾ ਹੈ। ਇਹ ਸੂਖਮ ਸਰੀਰ ਹੀ ਕਹਿੰਦੇ ਆਉਂਦਾ ਜਾਂਦਾ ਹੈ। ਇਨਕੋ ਕਰਤਾ ਔਰ ਪਰਮਾਨਾ, ਇਹ ਜਿਹੜਾ ਸੂਖਮ ਸਰੀਰ ਹੈ ਇਹਦਾ ਕਰਤਾ ਕਹਿੰਦੇ ਹੋਰ ਤੂੰ ਪਰ ਵਿਸ਼ੇਸ਼ ਕਰਕੇ ਮੰਨ ਲਾ। ਕਾਰਨ ਤਨ ਤੇ ਨਾਮ ਪਛਾਣ, ਹੋਰ ਸਰੀਰ ਦਾ ਨਾਮ ਕਹਿੰਦੇ ਕਾਰਨ ਸਰੀਰ ਹੈ, ਇਸ ਤਰ੍ਹਾਂ ਤੂੰ ਮੰਨ ਲਾ ਪਛਾਣ ਲੈ ਸਮਝ ਲਾ। ਅਤ ਸੂਖਮ ਤੇਹ ਲਖ ਹੋ ਸਰੂਪ, ਆਹੋ ਜਿਹੜਾ ਕਾਰਨ ਸਰੂਪ ਸਰੀਰ ਹੈ ਉਹਦਾ ਜਿਹੜਾ ਸਰੂਪ ਹੈ ਬਹੁਤਾ ਸੂਖਮ ਤੂੰ ਜਾਣ ਲਾ। ਜਿਹ ਧਰ ਪਰਿਓ ਅੰਧ ਭਾਵ ਕੂਪਾ, ਇਸ ਕਹਿੰਦੇ ਜਿਹੜਾ ਕਾਰਨ ਸਰੀਰ ਹੈ ਉਹਨੂੰ ਧਾਰਨ ਕਰਕੇ ਇਹ ਅੰਨੇ ਖੂਹ ਜਿਹੜਾ ਸੰਸਾਰ ਹੈ ਉਹਦੇ ਵਿੱਚ ਪੈ ਗਿਆ, ਡਿੱਗ ਪਿਆ ਹੈ। ਆਤਮ ਰਾਮ ਸਭਨ ਤੇ ਨਿਆਰੇ, ਲੈਣਾ ਜੀ ਜਿਹੜਾ ਰਾਮ ਕੀ ਵਿਆਪਕ ਸਰੂਪ ਆਤਮ ਹੈ, ਵਿਆਪਕ ਸਰੂਪ ਆਪਣਾ ਆਪ ਹੈ, ਉਹ ਤਾਂ ਸਾਰਿਆਂ ਤੋਂ ਪਿਆਰਾ ਹੈ, ਕਾਰਨ ਸਰੀਰ ਤੋਂ ਵੀ, ਸੂਖਮ ਸਰੀਰ ਤੋਂ ਵੀ, ਸਥੂਲ ਸਰੀਰ ਤੋਂ ਵੀ। ਹਰਖ ਸੋਗ ਤੇ ਰਹਿਤ ਵਿਚਾਰੋ, ਇਸ ਤਰ੍ਹਾਂ ਵਿਚਾਰ ਲਾ ਵੀ ਉਹ ਹਰਖ ਸੋਗ ਤੋਂ ਵੀ ਰਹਿਤ ਹੈ, ਉਹਦੇ ਵਿੱਚ ਉਹ ਸੂਖਮ ਸਰੀਰ ਵਿੱਚ ਕਾਰਨ ਸਰੀਰ ਵਿੱਚ ਹਰਖ ਸੋਗ ਹੈ, ਉਹਦੇ ਵਿੱਚ ਨਹੀਂ ਵੀ ਇਹ ਮੈਂ ਦੁਖੀ ਹਾਂ ਸੁਖੀ, ਇਹ ਪ੍ਰਤੀਤੀ ਉਸ ਵਿੱਚ ਨਹੀਂ ਹਨ। ਨੇਤ ਨੇਤ ਕਰ ਹੋਇ ਸਖਿਆਤ, ਜਿਹੜਾ ਆਪਣਾ ਆਪਾ ਹੈ ਕਹਿੰਦੇ ਉਹ ਨੇਤ ਨੇਤ ਕਰਕੇ ਸਖਿਆਤ ਹੁੰਦਾ ਹੈ, ਨਾ ਇਤੀ ਕਾਰਨਾ ਨਿਤੀ ਨਾ ਇਤੀ ਕਾਰਜਾ, ਦੇਖੋ ਕਾਰਨ ਰੂਪ ਵੀ ਹੈ ਨਹੀਂ ਕਾਰਜ ਰੂਪ ਵੀ ਹੈ ਨਹੀਂ, ਉਹ ਨਾ ਇਤ ਨੇਤ ਨੇਤ ਦਾ ਅੱਗੇ ਖੋਲ ਕੇ ਖੁਲਾਸਾ ਹੋ ਜਾਣਾ ਵੀ ਉਹ ਨੇਤ ਨੇਤ ਕਰਕੇ ਉਹਦੀ ਸਾਖਿਆਤਾ ਹੁੰਦੀ, ਉਹ ਪ੍ਰਗਟ ਹੁੰਦਾ, ਉਹਦੀ ਲਖਤਾ ਹੁੰਦੀ ਹੈ। ਨਿਜਾ ਆਨੰਦ ਮੈਂ ਜਾਇ ਸਮਾਤਾ, ਉਹ ਕਹਿੰਦੇ ਉਹ ਨੇਤ ਨਰ ਕਰਕੇ ਪ੍ਰਗਟ ਹੋ ਜਾਂਦਾ ਹੈ, ਇਹ ਕਹਿੰਦੇ ਜਿਹੜਾ ਆਪਣਾ ਆਪਣੇ ਦਾ ਆਨੰਦ ਹੈ ਉਹਦੇ ਵਿੱਚ ਜਾਸ ਮਾਉਂਦਾ ਜਾਸ ਲੀਨ ਹੁੰਦਾ ਹੈ। ਦੋਹਰਾ ਇਉਂ ਸੁਣ ਲੈਣੇ ਬੰਦ ਕਰ, ਇਸ ਤਰ੍ਹਾਂ ਦੇ ਬਚਨ ਸੁਣ ਕੇ ਲਹਿਣਾ ਜੀ ਨੇ ਦੋਵੇਂ ਹੱਥ ਜੋੜੇ ਹਨ। ਬਹਰੋ ਬੂਜਨ ਕੀਨ, ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਣਾ ਕੀਤਾ, ਇਹ ਜਿਹੜੀ ਬਹੁਤ ਸੂਖਮ ਵਿਚਾਰ ਹੈ ਅੰਦਰਲੇ ਸਰੀਰ ਦੀ ਸਾਰੀ ਵਿਚਾਰ ਹੈ, ਇਸ ਕਰਕੇ ਹਰ ਇੱਕ ਨੂੰ ਇਹਨੂੰ ਜਿਹੜਾ ਕੋਈ ਸਮਝੇਗਾ ਵੀ ਕਵੇ ਮੈਨੂੰ ਪੂਰੀ ਸਮਝ ਲੱਗ ਜਾਏ, ਇਹ ਤਾਂ 7-8 ਸਾਲ ਕੋਈ ਲਾਵੇਗਾ ਇਹਦੇ ਵਿੱਚ ਤੇ ਫਿਰ ਪਤਾ ਚੱਲਦਾ ਹੈ। ਨੇਤ ਨੇਤ ਕਰ ਪ੍ਰਾਪਤੀ, ਕਹਿੰਦੇ ਇਸ ਤਰ੍ਹਾਂ ਨੇਤ ਨੇਤ ਕਰਕੇ ਉਹਦੀ ਪ੍ਰਾਪਤੀ ਹੋ ਜਾਂਦੀ ਵੀ ਨਾ ਕਾਰਨ ਰੂਪ ਹੈ ਨਾ ਕਾਰਜ ਰੂਪ ਹੈ। ਕਹੋ ਪ੍ਰਭੂ ਪਰ ਬੀਨ, ਹੇ ਮਹਾਰਾਜ ਵੀ ਤੁਸੀਂ ਕਹਿੰਦੇ ਨੇਤ ਨੇਤ ਕਰਕੇ ਉਹਦੀ ਪ੍ਰਗਟਤਾ ਹੋ ਜਾਂਦੀ ਸਾਖਿਆਤ ਕਾਰਨ ਹੁੰਦਾ, ਨੇਤ ਨੇਤ ਕੀ ਹੁੰਦਾ ਹੈ? ਮਹਾਰਾਜ ਮੈਨੂੰ ਖੋਲ ਕੇ ਆਖੋ ਜੀ, ਤੁਸੀਂ ਮਹਾਰਾਜ ਸਿਆਣੇ ਹੋ। ਚੌਪਈ ਪਰਮ ਕਿਰਪਾਲ ਗਿਆਨ ਘਨ ਪੂਰੇ, ਕਹਿੰਦੇ ਜੋ ਮਹਾਰਾਜ ਸਤਿਗੁਰੂ ਬਹੁਤ ਹੀ ਕਿਰਪਾਲੂ ਹੈ ਤੇ ਇੱਕ ਰਸ ਗਿਆਨ ਦੇਣ ਵਿੱਚ ਵੀ ਪੂਰਨ ਹਨ। ਬੋਲੇ ਬਚਨ ਮਧੁਰ ਮ੍ਰਿਦ ਰੂਰੇ, ਗੁਰੂ ਨਾਨਕ ਸਾਹਿਬ ਜੀ ਬਹੁਤ ਮਿੱਠੇ ਬਚਨ ਤੇ ਬਹੁਤ ਕੋਮਲ ਸੁੰਦਰ ਬਚਨ ਬੋਲੇ ਹਨ। ਮਹਾ ਭਾਗ ਸੁਣੀਏ ਮਨ ਲਾਏ, ਮਹਾਨ ਭਾਗਾਂ ਵਾਲੇ ਮਨ ਲਾ ਕੇ ਸੁਣੀਏ ਬਚਨ, ਜਿਸ ਵਿਦ ਨਿਜਾਨੰਦ ਕੋ ਪਾਈ, ਇਸ ਬਚਨਾਂ ਨੂੰ ਸਮਝਣ ਕਰਕੇ ਤੂੰ ਜਿਹੜਾ ਆਪਣੇ ਆਪੇ ਦਾ ਆਨੰਦ ਉਹ ਪਾ ਲਵੇਗਾ। ਪੰਚ ਕੋਸ ਪ੍ਰਿਥਮੇ ਨਿਰਧਾਰ ਹੋਣਾ, ਨੇਤ ਨੇਤ ਦਾ ਗਿਆਪ ਹੋ ਗਿਆ ਪ੍ਰਕਾਰ, ਇਹ ਪ੍ਰਕਰਣ ਸ਼ੁਰੂ ਹੋ ਗਿਆ ਵੀ ਜਿਹੜਾ ਪੰਜ ਕੋਸ਼ ਹੈ ਨਾ, ਇਹ ਪਹਿਲਾਂ ਪੰਜ ਕੋਸ਼ ਤੂੰ ਕਹਿੰਦੇ ਨਿਰਣਾ ਕਰ ਲੈ ਸਮਝ ਲੈ, ਤਿੰਨ ਸਰੀਰਾਂ ਵਿੱਚ ਪੰਜ ਕੋਸ਼ ਹੈ, ਪੰਜ ਪੜਦੇ ਹਨ। ਤਿੰਨ ਤੇ ਹੰਤਾ ਬੁੱਧ ਉਠਾ ਰਹੋ, ਉਹਨਾਂ ਤੋਂ ਕਹਿੰਦੇ ਪੰਜਾਂ ਕੋਸ਼ਾਂ ਤੋਂ ਜਿਹੜੀ ਹੰਗਤਾ ਬੋਲੀ ਬੁਰੀ ਬੁੱਧੀ ਉਹਨੂੰ ਚੁੱਕਦੇ ਦੂਰ ਕਰਦੇ ਵੀ ਮੈਂ ਪੰਜ ਕੋਸ਼ ਨਹੀਂ ਹਾਂ। ਕੋਸ਼ਾ ਕਹਿੰਦੇ ਤੂੰ ਬੁੱਧੀ ਅੰਦਰ ਧਾਰਨ ਕਰ ਲਾ, ਕੋਸ਼ ਅੰਨ ਮੈਂ ਵਹਿਰ ਸੋ ਦੇਹਾ, ਅੰਨ ਪੰਜ ਕੋਸ਼ਾਂ ਦਾ ਨਿਰਣਾ ਕਰ ਦੇ। ਕਹਿੰਦੇ ਜਿਹੜਾ ਬਾਹਰਲਾ ਸਰੀਰ ਹੈ ਹੱਡ ਚੰਮ ਦਾ, ਇਹ ਕਹਿੰਦੇ ਅੰਨ ਮੈਂ ਕੋਸ਼ ਹੈ, ਜਾਗ੍ਰਿਤ ਮੈਂ ਵਰਤਤ ਹੈ ਇਹ। ਇਹ ਜਿਹੜਾ ਅੰਨ ਮੈਂ ਕੋਸ਼ ਹੈ, ਜਦੋਂ ਜਾਗ੍ਰਿਤ ਅਵਸਥਾ ਹੁੰਦੀ ਹੈ ਉਦੋਂ ਉਦੋਂ ਪੂਰਾ ਵਰਤਦਾ ਹੈ, ਉਦੋਂ ਆਪਣੇ ਸਰੀਰ ਦਾ ਇਹਨੂੰ ਪੂਰਾ ਪੂਰਾ ਗਿਆਨ ਹੁੰਦਾ। ਮਾੜਾ ਜਿਹਾ ਕੋਈ ਇਹਨੂੰ ਕੋਈ ਕਹੇ ਸੁਣੇ ਨਾ ਤੇ ਉਸੇ ਵੇਲੇ ਪੈਂਦਾ ਟੁੱਟ ਕੇ। ਕਹਿੰਦੇ ਇਸ ਤਰ੍ਹਾਂ ਜਾਗ੍ਰਿਤ ਅਵਸਥਾ ਵਿੱਚ ਇਹ ਵਰਤਦਾ, ਇਹਦਾ ਪੂਰਾ ਪੂਰਾ ਗਿਆਨ ਸਥੂਲ ਸਰੀਰ ਦਾ ਅਨਮੈ ਕੋਸ਼ ਵਿੱਚ, ਇਹ ਅਨਮੈ ਕੋਸ਼ ਵਿੱਚ ਇਹ ਬਾਹਰਲੇ ਸਰੀਰ ਵਿੱਚ ਵਰਤਦਾ ਹੈ, ਜਿਹਦੇ ਵਿੱਚ ਅੰਨ ਪਾਇਆ ਜਾਂਦਾ, ਅਨਮੈ ਕੋਸ਼ ਹੈ, ਕੋਸ਼ ਨੂੰ ਪੜਦੇ ਦਾ ਹੁੰਦਾ, ਸਰੀਰ ਵਿੱਚ ਹੀ ਪਾਇਆ ਜਾਂਦਾ, ਸਰੀਰ ਦਾ ਪੜਦਾ ਜਾ, ਇਹਦੇ ਵਿੱਚ ਅਸੀਂ ਅੰਨ ਪਾਣੀ ਪਾ ਦਿੰਦੇ, ਇਸ ਕਰਕੇ ਬਾਹਰਲਾ ਸਰੀਰ ਜਿਹੜਾ ਕਹਿੰਦੇ ਅੰਨਮੈ ਕੋਸ਼ ਹੈ, ਇਹ ਜਾਗ੍ਰਿਤ ਅਵਸਥਾ ਇਹਦੇ ਵਿੱਚ ਹੀ ਵਰਤਦੀ ਹੈ। ਲਖ ਹੋ ਅਨਾਤਮ ਯਾ ਕੋ ਰੂਪਾ, ਇਸ ਕਰਕੇ ਜਿਹੜਾ ਅੰਨਮੈ ਕੋਸ਼ ਹੈ ਤੇ ਬਾਹਰਲਾ ਸਰੀਰ ਹੈ, ਇਹਨੂੰ ਤੂੰ ਕਹਿੰਦੇ ਆਤਮਾ ਨਾ ਜਾਣ, ਇਹ ਤਾਂ ਅਨਾਤਮ ਸਰੂਪ ਤੂੰ ਜਾਣ ਲਾ। ਮੇਰਾ ਵਯਵ ਆਤਮ ਅਨੂਪ, ਕਿਉਂਕਿ ਤੇਰਾ ਜਿਹੜਾ ਆਤਮਾ ਅਨੂਪਮ ਹੈ ਉਹ ਤਾਂ ਨਿਰਾ ਵਯਵ ਹੈ, ਉਹ ਤਾਂ ਅੰਗਾਂ ਤੋਂ ਬਿਨਾ ਹੈ। ਕੋਸ਼ ਪ੍ਰਾਣ ਮੈਂ ਤਿਸ ਤੇ ਅੰਤਰ, ਇਹ ਜਿਹੜਾ ਅੰਨਮੈ ਕੋਸ਼ ਹੈ ਉਹ ਤੋਂ ਅੱਗੇ ਅੰਦਰ ਹੈ, ਉਹਦੇ ਅੱਗੇ ਕਹਿੰਦੇ ਪ੍ਰਾਣ ਮੈਂ ਕੋਸ਼ ਹੈ, ਪੰਜ ਪ੍ਰਾਣ ਹਨ। ਨਾਹਿਤ ਆਤਮ ਜਾਨ ਨਿਰੰਤਰ, ਨਾਹੇ ਨਾ ਆਤਮ, ਕਹਿੰਦੇ ਇਹ ਜਿਹੜੇ ਪੰਜੇ ਪ੍ਰਾਣ ਹੈ ਪ੍ਰਾਣ ਮੈਂ ਕੋਸ਼, ਇਹਨੂੰ ਵੀ ਤੂੰ ਆਤਮਾ ਨਾ ਜਾਣ, ਕਿਉਂਕਿ ਜਿਹੜਾ ਆਤਮਾ ਉਹ ਤਾਂ ਜਾਨ ਨਿਰੰਤਰ, ਉਹ ਤਾਂ ਇੱਕ ਰਸ ਰਹਿਣ ਵਾਲਾ ਹੈ, ਜਾਣ ਲੈ। ਇਹ ਜਿਹੜੇ ਪੰਜ ਪ੍ਰਾਣ ਇਹ ਆਉਂਦੇ ਜਾਂਦੇ ਇਸ ਤਰ੍ਹਾਂ ਦੇ, ਅਸੀਂ ਦੇਖਦੇ ਹਾਂ ਨਾ ਇਹ ਹਰ ਤਿਕਰ ਕਰਦੇ ਹੈ, ਪਾਨ ਅਪਾਨ ਪ੍ਰਾਣ ਅਭਿਆਨ ਸਮਾਨ, ਉਹ ਕਹਿੰਦੇ ਨਿਰੰਤਰ ਇੱਕ ਰਸ ਰਹਿਣ ਵਾਲਾ ਹੈ। ਇਹ ਜਿਹੜੇ ਪੰਜ ਪੁਰਾਣ ਹੈ, ਪੰਜ ਪੁਰਾਣ ਮੈਂ ਕੋਸ਼ ਹੈ, ਇਹ ਆਉਂਦਾ ਜਾਂਦਾ ਹੈ। ਬਾਹਰ ਮਨੋ ਮੈਂ ਕੋਸ਼ ਸੁਨੀਜੈ, ਫਿਰ ਅੱਗੇ ਤੀਜਾ ਕਹਿੰਦੇ ਮਨੋ ਮਨ ਮੈਂ ਮਨੋ ਮੈਂ ਮਨ ਮਨ ਜਾਣੀ ਮਨੋ ਮੈਂ ਕੋਸ਼ ਸੁਣ ਲੈ, ਜਿਹੜਾ ਅੱਗੇ ਮਨ ਦਾ ਪੜਦਾ ਹੈ। ਸੋਪ ਅਨਾਤਮ ਹਿਰਦੇ ਲਖੀਜੈ, ਜਿਹੜਾ ਮਨੋ ਮੈਂ ਕੋਸ਼ ਹੈ ਉਹ ਵੀ ਤੇਰਾ ਆਤਮਾ ਨਹੀਂ ਹੈ, ਉਹ ਹਿਰਦੇ ਵਿੱਚ ਲਿਖੀ ਗਿਆ ਕਿ ਇਹ ਜਾਣ ਲੈ। ਕੋਸ਼ ਵਿਗਿਆਨ ਮਈ ਤੇ ਪਰੈ, ਇਸ ਕਹਿੰਦੇ ਮਨੋ ਮੈਂ ਕੋਸ਼ ਤੋਂ ਪਰੇ ਕਹਿੰਦੇ ਚੌਥਾ ਹੈ ਵਿਗਿਆਨ ਮੈਂ ਕੋਸ਼। ਤੀਨ ਕੋਸ਼ ਬਿਨ ਤਨ ਜੇ ਰਹਿ, ਜਿਹੜੇ ਕਹਿੰਦੇ ਸਰੀਰ ਵੇ ਜਿਹੜਾ ਸਰੀਰ ਦਾ ਕੋਸ਼, ਉਹ ਤੋਂ ਬਿਨਾਂ ਜਿਹੜੇ ਕਥਨ ਕੀਤੇ ਨਾ ਤਿੰਨ ਹੋਰ, ਸਰੀਰ ਦੇ ਵਿੱਚ ਆ ਸਰੀਰ ਵਿੱਚ ਕਥਾ ਕੀਤਾ ਸੀ ਉਹ ਅਨਮੈ ਕੋਸ਼ ਕਿਹਾ ਸੀ, ਉਹ ਤੋਂ ਬਗੈਰ ਤਿੰਨ ਕੋਸ਼ ਹੋਰ ਹੈ, ਉਹ ਹੈ ਪ੍ਰਾਣਮੈ ਤੇ ਮਨੋਮੈ ਤੇ ਵਿਗਿਆਨਮੈ, ਇਉਂ ਇਹ ਚਾਰ ਬਣ ਗਏ। ਕਹਿੰਦੇ ਇਸ ਤਰ੍ਹਾਂ ਚੌਥਾ ਜਿਹੜਾ ਵਿਗਿਆਨ ਮੈਂ ਕੋਸ਼ ਹੈ। ਸੁਪਨ ਅਵਸਥਾ ਇਸਕੇ ਮਾਹੀ, ਇਹ ਜਿਹੜਾ ਵਿਗਿਆਨ ਮੈਂ ਕੋਸ਼ ਹੈ ਜਾਣੀ ਜਿਹੜੀ ਬੁੱਧੀ ਹੈ, ਪੰਜੇ ਗਿਆਨ ਇੰਦਰੀਆਂ ਸਹਿਤ ਨੂੰ ਵਿਗਿਆਨ ਮੈਂ ਕੋਸ਼ ਕਿਹਾ ਜਾਂਦਾ ਹੈ। ਇਹਦੇ ਵਿੱਚ ਹੀ ਕਹਿੰਦੇ ਸੁਪਨ ਅਵਸਥਾ ਹੁੰਦੀ ਹੈ। ਵਿਚਰਤ ਆਤਮ ਰੂਪ ਤਹਾ ਹੀ, ਇਹਨਾਂ ਵਿੱਚ ਜਿਹੜਾ ਆਤਮ ਹੈ ਸੂਖਮ ਬਿਰਤੀ ਕਰਕੇ ਵਿਚਰਦਾ ਹੈ, ਬਹੁਤ ਹੀ ਸੂਖਮ ਬਿਰਤੀ ਕਰਕੇ ਇਹਨਾਂ ਨੂੰ ਪ੍ਰਕਾਸ਼ਦਾ ਹੈ ਉੱਥੇ। ਲਖ ਹੋ ਨਾ ਇਹ ਸਰੂਪ ਨਿਜ ਕੇਰੋ, ਇਹ ਜਿਹੜਾ ਵਿਗਿਆਨ ਮੈਂ ਕੋਸ਼ ਹੈ ਇਹਨੂੰ ਵੀ ਤੂੰ ਆਪਣਾ ਸਰੂਪ ਨਾ ਜਾਣ। ਤੇ ਨਿਆਰੋ ਨੀਕੇ ਹੇਰੋ, ਇਸ ਵਿਗਿਆਨ ਮੈਂ ਕੋਸ਼ ਤੋਂ ਵੀ ਤੂੰ ਚੰਗੀ ਤਰ੍ਹਾਂ ਇਹਨੂੰ ਵੱਖਰਾ ਕਰਕੇ ਜਾਣ ਲੈ, ਵੇਖ ਲੈ। ਚੌਹਾਨ ਤੇਜੋ ਪਰ ਪਛਾਣਾ, ਇਹ ਲੈਣਾ ਜੀ ਜਿਹੜੇ ਚਾਰ ਕੋਸ਼ ਹੈ, ਅੰਨਮੈ ਕੋਸ਼ ਹੈ, ਪ੍ਰਾਣਮੈ ਕੋਸ਼ ਹੈ, ਮਨੋਮੈ ਕੋਸ਼ ਹੈ, ਵਿਗਿਆਨਮੈ ਕੋਸ਼ ਹੈ, ਇਹਨਾਂ ਚੌਹਾਂ ਤੋਂ ਅੱਗੇ ਜਿਹੜਾ ਪਰੇ ਹੈ ਪਛਾਣ ਲੈ। ਕੋਸ਼ ਆਨੰਦ ਮਾਇਆ ਖੈ ਜਾਨ, ਹਾਂ ਉਹਦਾ ਮੈਂ ਆਨੰਦਮੈ ਅੱਖ ਹੈ, ਆਨੰਦਮੈ ਕੋਸ਼ ਅੱਖ ਹੈ ਨਾ ਨਾਮ ਦਾ ਹੁੰਦਾ, ਉਹਦਾ ਨਾਮ ਆਨੰਦ ਕੋਸ਼ ਕਿਹਾ ਜਾਂਦਾ, ਤੂੰ ਜਾਣ ਲੈ ਸਮਝ ਲੈ। ਕੋ ਵਰਤਤ ਸੁਖਪਤ ਮਾਹੀ, ਹਾਂ ਉਹ ਕਹਿੰਦੇ ਜਿਹੜੀ ਸੁਖੋਵਤੀ ਅਵਸਥਾ ਹੈ ਉਹਦੇ ਵਿੱਚੋਂ ਉਹਦੇ ਵਿੱਚ ਹੀ ਇਹ ਵਰਤਦੀ ਹੁੰਦੀ ਹੈ, ਆਨੰਦਮੈ ਕੋਸ਼ ਵਿੱਚ ਹੀ ਕਹਿੰਦੇ ਸੁਖੋਵਤੀ ਵਰਸਦਾ ਵਰਤਦੀ, ਗੋੜੀ ਜੀ ਨੀਂਦ ਇਹਦੇ ਵਿੱਚ ਹੀ ਹੁੰਦੀ ਹੈ। ਰੂਪ ਆਪਣ ਲਖ ਹੋ ਸੋ ਨਾ, ਇਸ ਆਨੰਦ ਮੈਂ ਕੋਸ਼ ਨੂੰ ਜਿਹਦੇ ਵਿੱਚ ਇਹ ਸੁਖੋਤ ਵਰਸਦਾ ਵਰਤਦੀ ਹੈ ਨਾ, ਉਹਨੂੰ ਵੀ ਤੂੰ ਆਪਣਾ ਸਰੂਪ ਨਾ ਜਾਣ। ਤੇ ਪਰੇ ਨਿਰੰਜਨ ਰੂਪ, ਇਸ ਤੋਂ ਕਹਿੰਦੇ ਤੇਰਾ ਜਿਹੜਾ ਨਿਰੰਜਨ ਮਾਇਆ ਦੀ ਕਾਲਖ ਤੋਂ ਰਹਿਤ ਸ਼ੁੱਧ ਸਰੂਪ ਹੈ ਪਰੇ। ਨਿਰਾ ਵਿਸ਼ਵ ਆਤਮਾ ਅਨੂਪ, ਤਾਂ ਨਿਰਾ ਵਾਇਬ, ਹਾਂ ਕਹਿੰਦੇ ਨਿਰਾ ਵਾਇਬ ਬਿਨਾਂ ਅੰਗਾਂ ਤੋਂ ਹੈ, ਬਿਨਾਂ ਅੰਗਾਂ ਪਰਤੰਗਾਂ ਤੋਂ ਹੈ, ਉਹ ਤੇਰਾ ਆਪਣਾ ਆਪਾ ਹੈ, ਅਨੂਪ ਮੈਂ ਉਪਮਾ ਤੋਂ ਰਹਿਤ ਹੈ। ਤੇ ਕੋ ਹੋਤ ਜਨਮ ਨਹਿ ਮਰਨਾ, ਉਹ ਤੇਰੇ ਆਤਮਾ ਨੂੰ ਨਾ ਕਹਿੰਦੇ ਜੰਮਣਾ ਹੁੰਦਾ ਨਾ ਮਰਨਾ ਹੁੰਦਾ ਹੈ, ਉਹ ਦੋਹਾਂ ਤੋਂ ਬਾਹਰਾ ਹੈ, ਨਿਰਲੀਪ ਰਹਿੰਦਾ ਹੈ। ਹਰਖ ਸੋਕ ਰੰਚਕ ਨਹਿ ਵਰਨਾ, ਹਾਂ ਇਹ ਜਿਹੜਾ ਕੋਈ ਖੁਸ਼ੀ ਗਮੀ ਹੈ ਸੋਖ ਸੁੱਖ ਉਹਦੇ ਵਿੱਚ ਕਹਿੰਦੇ ਭੋਰਾ ਮਾਤਰ ਨੀ ਕਥਨ ਕੀਤਾ। ਇਹ ਜਿਹੜਾ ਜੰਮਣਾ ਮਰਨਾ ਹੈ ਅਨਮੇ ਕੋਸ਼ ਸਰੀਰ ਵਿੱਚ ਹੈ, ਜਿਹੜਾ ਕੋਈ ਹਰ ਇੱਕ ਸ਼ੋਕ ਹੈ ਮਨ ਦੇ ਧਰਮ ਹੈ, ਪਦਾਰਥ ਪਾ ਕੇ ਮਨ ਹੀ ਖੁਸ਼ ਹੁੰਦਾ, ਪਦਾਰਥ ਚਲੇ ਜਾਣ ਮਨ ਹੀ ਨੂੰ ਡੋਬਾ ਪੈਂਦਾ ਹੈ। ਕਹਿੰਦਾ ਇਸ ਕਰਕੇ ਉਹ ਆਤਮਾ ਵਿੱਚ ਉਹ ਹਰ ਇੱਕ ਸ਼ੋਕ ਨਹੀਂ ਭੋਰਾ ਮਾਤਰ ਕਿਹਾ, ਨਾ ਉਹਦੇ ਕਹਿੰਦੇ ਜੰਮਣ ਮਰਨਾ ਹੈ ਉਹਦੇ ਵਿੱਚ। ਰਾਗ ਨਾ ਦੁਆਖ ਨਾ ਮੋਹ ਨਾ ਮਾਇਆ, ਉਸ ਆਤਮਾ ਵਿੱਚ ਨਾ ਕੋਈ ਰਾਗ ਹੈ ਮੋਹ ਹੈ, ਇਸੇ ਤਰ੍ਹਾਂ ਦਾ ਨਾ ਪ੍ਰੇਮ ਹੈ ਨਾ ਦਵੈਸ਼ੀ, ਨਾ ਮੋਹ ਹੈ ਨਾ ਮਾਇਆ ਹੈ। ਰੋਗ ਵਿਯੋਗ ਨਾ ਭੋਗ ਜਾਇਆ, ਇਸੇ ਤਰ੍ਹਾਂ ਕਿਸੇ ਤਰ੍ਹਾਂ ਦਾ ਕੋਈ ਰੋਗ ਨਹੀਂ ਹੋਮੈ ਦਾ, ਹੋਰ ਵਿਛੋੜਾ ਤੇ ਜਿਹੜਾ ਕੋਈ ਤਰ੍ਹਾਂ ਤਰ੍ਹਾਂ ਦਾ ਭੋਗ ਹੈ ਤੇ ਅਜਾਇਆ ਉਹ ਜਨਮ ਤੋਂ ਰਹਿਤ ਅਜਨਮਾ ਹੈ। ਸਤ ਚੇਤਨ ਆਨੰਦ ਮਹਾਨ ਉਹ ਤੇਰਾ ਜਿਹੜਾ ਆਪਣਾ ਆਪਾ ਹੈ ਆਤਮਾ ਹੈ ਉਹ ਤਾਂ ਕਹਿੰਦੇ ਮਹਾਨ ਸਰਚਿਤ ਆਨੰਦ ਸਰੂਪ ਹੀ ਹੈ। ਐਸੋ ਰੂਪ ਆਪਣ ਜਾਣ ਉਹ ਅਸਨਾ ਜਿਹੜਾ ਸਰੂਪ ਹੈ ਤੂੰ ਐਸਾ ਕਰਕੇ ਜਾਣ ਲੈ ਸਮਝ ਲੈ। ਤਾਤੁਕ ਤਾਹੇ ਵਿਕਾਰ ਨ ਕੋਈ ਉਹ ਤੇਰੇ ਤਾਤਕੀ ਯਥਾਰਥ ਰੂਪ ਵਿੱਚ ਤੇਰੇ ਜਿਹੜਾ ਯਥਾਰਥ ਰੂਪ ਆਤਮਾ ਹੈ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਿਕਾਰ ਨਹੀਂ ਹੈ। ਕਲਪਤ ਸਭ ਉਪਾਦ ਸੋ ਹੋਈ ਇਹ ਤਾਂ ਸਭ ਕੁਛ ਕਹਿੰਦੇ ਕਲਪਤ ਉਪਾਧੀ ਦੇ ਸੰਗ ਕਰਕੇ ਸੰਬੰਧ ਕਰਕੇ ਉਹਦੇ ਵਿੱਚ ਪ੍ਰਤੀਤੀ ਹੁੰਦੀ ਹੈ। ਜੋ ਰਜੂ ਮੈਂ ਹੈ ਅਗਿਆਨਾ ਜਿਵੇਂ ਕਹਿੰਦੇ ਰੱਸੂ ਦੇ ਵਿੱਚ ਅਗਿਆਨ ਹੋਵੇ ਰੱਸੀ ਦਾ ਕਿਸੇ ਨੂੰ ਪੂਰਾ ਪੂਰਾ ਗਿਆਨ ਨਾ ਹੋਵੇ। ਕਲਪੇ ਸਰਪ ਹੋਏ ਭੈ ਮਨ ਉਹਦੇ ਵਿੱਚ ਮਨੁੱਖ ਕਹਿੰਦੇ ਸੱਪ ਦੀ ਕਲਪਨਾ ਕਰ ਲੈਂਦਾ ਤੇ ਫਿਰ ਬੜਾ ਭੈ ਜਾ ਮਨ ਦਾ ਬੜੇ ਭੈ ਸਹਿਤ ਹੁੰਦਾ ਹੈ। ਫੂਲ ਮਾਲ ਕੋ ਤਾਂ ਕੋ ਮਾਨੇ ਰੱਸੀ ਦੇ ਵਿੱਚ ਅਗਿਆਨ ਹੋਣ ਕੇ ਰੱਸੀ ਦਾ ਗਿਆਨ ਨਾ ਹੋਣ ਕਰਕੇ ਫਿਰ ਉਹਦੇ ਵਿੱਚ ਕਹਿੰਦੇ ਵੀ ਇਹ ਫੁੱਲਾਂ ਦੀ ਮਾਲਾ ਬਿੰਗੀ ਟੇਢੀ ਪਈ ਹੈ ਉਹ ਮੰਨਦਾ ਹੈ। ਮੰਦਰਾਰ ਕੋ ਇਹ ਪਹਿਚਾਨੇ ਕੋਈ ਕਹਿੰਦੇ ਉਹ ਜਿਹੜੀ ਬਿੰਗੀ ਟੇਢੀ ਜੀ ਰੱਸੀ ਪਈ ਅਗਿਆਨ ਕਰਕੇ ਹਨੇਰੇ ਕਰਕੇ ਉਹਨੂੰ ਕਹਿੰਦੇ ਵੀ ਇਹ ਧਰਤੀ ਵਿੱਚ ਦਰਾਰ ਆਈ ਹੈ ਤ੍ਰੇੜ ਜੀ ਪਈ ਹੋਈ ਹੈ। ਹੋਏ ਜੇ ਗਿਆਨ ਯਥਾਰਥ ਤਾਂ ਹੀ ਕਹਿੰਦੇ ਜਿਸ ਨੂੰ ਯਥਾਰਥ ਗਿਆਨ ਹੁੰਦਾ ਜਿਹਨੂੰ ਪਤਾ ਹੁੰਦਾ ਵੀ ਇਹ ਰੱਸੀ ਪਈ ਹੋਈ ਮੈਂ ਦੇਖੀ ਹੈ ਦਿਨ ਚ ਦਿਨੇ ਉਹਨੂੰ ਜਿਹਨੂੰ ਜਿਉਂ ਗਿਆਨ ਹੁੰਦਾ ਉਸ ਰੱਸੀ ਦਾ ਰੱਜੂ ਬਿਨਾਂ ਔਰ ਕੱਛ ਨਾਹੀਂ ਉਹ ਕਹਿੰਦੇ ਸਮਝਦਾ ਵੀ ਰੱਸੀ ਤੋਂ ਬਗੈਰ ਹੋਰ ਕੁਝ ਨਹੀਂ ਹੈਗਾ। ਉਹ ਕਹਿੰਦਾ ਐਵੇਂ ਤੁਸੀਂ ਝੂਠ ਬੋਲੀ ਜਾਂਦੇ ਕੋਈ ਸੱਪ ਨਹੀਂ ਕੋਈ ਫੁੱਲਾਂ ਦੀ ਮਾਲਾ ਨਹੀਂ ਕੋਈ ਤਰੀਜ ਵਿੱਚ ਧਰਤੀ ਹੈ ਤਾਂ ਰੱਸੀ ਪਈ ਹੈ ਬਿੰਗੀ ਟੇਢੀ। ਉਹ ਕਹਿੰਦੇ ਜਿਹੜੇ ਜਿਹਨਾਂ ਨੇ ਕਲਪਨਾ ਕਰ ਲਈ ਉਪਾਧੀ ਕਰਕੇ ਕਿਉਂਕਿ ਸਭ ਵੀ ਬਿੰਗਾ ਟੇਢਾ ਜਾ ਤਰਕੇ ਤਰਦਾ ਇਸ ਕਰਕੇ ਉਹਦੇ ਕਰਕੇ ਰੱਸੀ ਵਿੱਚ ਸੱਪ ਦੀ ਪ੍ਰਤੀਤੀ ਹੋ ਗਈ ਹੈ। ਸਿੱਪੀ ਵਿੱਚ ਵੀ ਉਹ ਚਾਂਦੀ ਦੀ ਪ੍ਰਤੀਤੀ ਹੈ ਕਿਉਂਕਿ ਚਿੱਟੀ ਚਾਂਦੀ ਹੁੰਦੀ ਸਿੱਪੀ ਵੀ ਚਾਂਦੀ ਉਹ ਵਾਧੀ ਕਰਕੇ ਉਹ ਚਿੱਟੀਆਂ ਹੋਣ ਕਰਕੇ ਉਹਦੇ ਵਿੱਚ ਉਹ ਦੂਜੇ ਦੀ ਦੂਜੀ ਪ੍ਰਤੀਤੀ ਹੋ ਜਾਂਦੀ। ਇਸ ਕਰਕੇ ਇੱਥੇ ਕਹਿੰਦੇ ਹਨ ਹੋਏ ਜੇ ਗਿਆਨ ਤਿਉਂ ਅਗਿਆਨ ਹੇਤ ਜਗ ਕੇ ਰੋ। ਇਸੇ ਤਰ੍ਹਾਂ ਵੀ ਲੈਣਾ ਜੀ ਸਾਰੇ ਸੰਸਾਰ ਦਾ ਜਿਹੜਾ ਕਹਿੰਦੇ ਕਾਰਨ ਉਹ ਅਗਿਆਨ ਹੀ ਹੈ। ਨਸ਼ਟ ਭਏ ਚੇਤਨ ਇੱਕ ਹੈ ਜੋ ਅਗਿਆਨ ਨਾਸ ਹੋਵੇ ਫਿਰ ਸਾਰੇ ਆਪਣਾ ਜਿਹੜਾ ਚੇਤਨ ਸਰੂਪ ਆਪਣਾ ਆਪਾ ਉਹੀ ਵੇਖਿਆ ਜਾਂਦਾ। ਅਸ ਕਹਿ ਕਿਰਪਾ ਦ੍ਰਿਸ਼ਟ ਅਵ ਲੋਕੀ ਕਹਿੰਦੇ ਇਸ ਤਰ੍ਹਾਂ ਦੇ ਬਚਨ ਗੁਰੂ ਨਾਨਕ ਸਾਹਿਬ ਜੀ ਨੇ ਕਹਿ ਕੇ ਤਾਂ ਸਿਰਫ ਕਵੀ ਨੇ ਆਪਣਾ ਵੀ ਮੈਂ ਵੇਦਾਂਤ ਮਤ ਪੜ੍ਹਿਆ ਹੋਇਆ ਉਹ ਦਿਖਾਉਣ ਵਾਸਤੇ ਸਾਰਾ ਕੁਝ ਕਿਹਾ ਅਗਿਆਨੀਆਂ ਧਿਆਨ ਨੂੰ ਚੱਕਰ ਵਿੱਚ ਪਾਉਣ ਵਾਸਤੇ ਅਤੇ ਗੁਰੂ ਨਾਨਕ ਸਾਹਿਬ ਜੀ ਤਾਂ ਬਸ ਮਿਹਰ ਦੀ ਨਿਗਾਹ ਕਰਦੇ ਸੀ ਬਸ ਉਹਦੇ ਨਾਲ ਹੀ ਸਾਰਾ ਕੁਛ ਹੋ ਜਾਂਦਾ ਸੀ। ਰੇਸ ਕਰਾਂ ਇਹਨੇ ਤਾਂ ਆਪਣੀ ਛਾਪ ਜੀ ਦਿਖਾਈ ਹੈ ਜੀ ਜੀ ਦੀ ਕਵੀ ਨੇ। ਅਸ ਕਹਿ ਕਿਰਪਾ ਦ੍ਰਿਸ਼ਟ ਅਵ ਲੋਕੀ ਇਸ ਤਰ੍ਹਾਂ ਕਦੇ ਬਚਨ ਕਹਿ ਕੇ ਗੁਰੂ ਨਾਨਕ ਸਾਹਿਬ ਜੀ ਨੇ ਮਿਹਰ ਦੀ ਨਿਗਾਹ ਨਾਲ ਤੱਕਿਆ ਲੈਣਾ ਜੀ ਵੱਲ ਦਾਸ ਅਵਿਦਿਆ ਸਗਰੀ ਰੋਕੀ ਕਹਿੰਦੇ ਇਸ ਤਰ੍ਹਾਂ ਦਾਸ ਲੈਣਾ ਦੇ ਅੰਦਰ ਜਿਹੜੀ ਅਵਿਦਿਆ ਗਿਆਨਤਾ ਸੀ ਨਾ ਉਹ ਸਾਰੀ ਰੋਕ ਦਿੱਤੀ ਹੈ ਉਹਨੂੰ ਪਾਸੇ ਕਰ ਦਿੱਤਾ ਹੈ। ਇੱਕ ਸਰੂਪ ਕਾ ਦਰਸ ਦਿਖਾਇਓ ਇੱਕ ਜਿਹੜਾ ਸਵੈ ਸਰੂਪ ਹੈ ਉਹਦਾ ਦਰਸ਼ਨ ਦਿਖਾ ਦਿੱਤਾ ਆਪਣੇ ਆਪੇ ਦੀ ਲਖਤਾ ਕਰਾ ਦਿੱਤੀ ਹੈ। ਉਦਦ ਆਨੰਦ ਮਜਾਰ ਸਮਾਇਓ ਉਹ ਜਿਹੜਾ ਆਪਣਾ ਆਤਮ ਸਰੂਪ ਆਪਣਾ ਆਪਾ ਆਨੰਦ ਸੁੰਦਰ ਹੀ ਹੈ ਉਹਦੇ ਵਿੱਚ ਲੀਨ ਕਰ ਦਿੱਤਾ ਹੈ। ਲਹਿਣੇ ਕੀ ਸਮਾਧ ਤੇ ਕਾਲਾ ਉਸੇ ਸਮੇਂ ਲਹਿਣਾ ਜੀ ਦੀ ਜਿਹੜੀ ਨਿਰਵਿਕਲਪ ਸਮਾਧੀ ਲੱਗ ਗਈ ਲੱਗੀ ਅਖੰਡ ਨਿਮਗਨ ਵਿਸਾਲਾ ਇੱਕ ਰਸ ਸਮਾਧੀ ਲੱਗ ਗਈ ਹੈ ਤੇ ਉਹਦੇ ਵਿੱਚ ਹੀ ਵਿਸ਼ੇਸ਼ ਕਰਕੇ ਨਿਮਗਨ ਹੋ ਗਏ ਮਸਤ ਹੋ ਗਏ ਲੀਨ ਹੋ ਗਏ ਹਨ। ਜਨ ਦਿਨ ਕਰ ਕੋਟਿਕ ਚੜ ਗਏ ਹਾਂ ਜਾਨੀ ਜਾਨੀ ਕਰੋੜਾਂ ਜਿਹੜੇ ਸੂਰਜ ਚੜ ਗਏ ਪ੍ਰਕਾਸ਼ ਹੋਇਆ ਹੈ। ਕਿਰਪਾ ਸੋ ਵਸ ਪ੍ਰਕਾਸ਼ ਨਿਰਮੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਕਿਰਪਾ ਕਰਕੇ ਐਸਾ ਜਿਹੜਾ ਪ੍ਰਕਾਸ਼ ਹੈ ਉਹ ਪ੍ਰਗਟ ਹੋ ਗਿਆ ਹੈ। ਸਗਰੋ ਤਿਮਰ ਅਗਿਆਨ ਨਸਾਇਓ। ਇਸ ਪ੍ਰਕਾਸ਼ ਕਰਕੇ ਸਾਰਾ ਜਿਹੜਾ ਅਗਿਆਨ ਦਾ ਹਨੇਰਾ ਉਹ ਨਾਸ ਕਰ ਦਿੱਤਾ ਹੈ। ਲੇਸ਼ ਅਵਿਦਿਆ ਕੋ ਨ ਰਹਾਇਓ। ਜਿਹੜੀ ਲੇਸਾ ਵਿਦਿਆ ਹੈ ਉਹਦਾ ਵੀ ਕੋਈ ਭੋਰਾ ਮਾਤਰ ਨਹੀਂ ਰਿਹਾ ਹੈ। ਜਿਹੜੀ ਕੋਈ ਗਿਆਨ ਹੋਣ ਤੋਂ ਬਾਅਦ ਜਿਹੜੀ ਕੋਈ ਮਨੁੱਖ ਦੀ ਪ੍ਰਾਰਬਧ ਹੁੰਦੀ ਹੈ, ਜਿੰਨਾ ਚਿਰ ਕਹਿੰਦੇ ਉਹ ਪ੍ਰਾਰਬਧ ਹੁੰਦੀ ਉਹਨਾਂ ਚਿਰ ਤੱਕ ਨੇਸਾ ਵਿੱਦਿਆ ਬਣੀ ਰਹਿੰਦੀ, ਸੂਖਮ ਵਿੱਦਿਆ ਜੀ ਬਣੀ ਰਹਿੰਦੀ ਹੈ। ਉਹ ਜਿਹੜੀ ਸਾਰੀ ਕਰਮ ਕਿਰਿਆ ਕਰਦਾ ਉਸੇ ਵਿੱਚ ਹੀ ਕਰਦਾ ਹੈ। ਕਹਿੰਦੇ ਇਹ ਵੀ ਨਾਸ ਹੋ ਰਹਿ ਨਹੀਂ ਰਹੀ ਹੈ। ਕਿਤਕ ਕਾਲ ਪੁਨ ਛੁੱਟੀ ਸਮਾਧਾ। ਕੁਝ ਕੁ ਸਮੇਂ ਤੋਂ ਬਾਅਦ ਸ੍ਰੀ ਲਹਿਣਾ ਜੀ ਦੀ ਜਿਹੜੀ ਸਮਾਧੀ ਖੁੱਲ ਗਈ ਹੈ। ਵਿਖੇ ਅਗਾਰੀ ਗੁਰੂ ਅਗਾਧਾ। ਹਾਂ, ਜੋ ਅਗਾਲ ਸਰੂਪ ਗੁਰੂ ਨਾਨਕ ਸਾਹਿਬ ਉਹਨਾਂ ਨੂੰ ਕਹਿੰਦੇ ਸਾਹਮਣੇ ਬੈਠਿਆਂ ਅੱਗੇ ਵੇਖਿਆ ਬੈਠਿਆਂ ਤੱਕਿਆ ਹੈ। ਪਰ ਉਹ ਪਦ ਪੰਕਜ ਤਤਕਾਲ। ਉਸੇ ਵੇਲੇ ਸ੍ਰੀ ਲਹਿਣਾ ਜੀ ਉੱਠ ਕੇ ਬੜੀ ਛੇਤੀ ਮਹਾਰਾਜ ਦੇ ਚਰਨਾਂ ਤੇ ਟਹਿ ਪਏ ਹਨ। ਲੱਗਿਓ ਪ੍ਰਸ਼ਾਦ ਸ਼ਨ ਪ੍ਰੇਮ ਵਿਸਾਲਾ। ਬਹੁਤੇ ਪ੍ਰੇਮ ਵੀ ਪਿਆਰ ਵਿੱਚ ਆ ਕੇ ਫਿਰ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਵਡਿਆਈ ਕਰਨ ਲੱਗ ਪਏ। ਜੋ ਫਿਰ ਗੁਰੂ ਨਾਨਕ ਸਾਹਿਬ ਜੀ ਦੀ ਆਪ ਜੀ ਨੇ ਉਹ ਮਹਿਮਾ ਵਡਿਆਈ ਕੀਤੀ, ਉਹ ਕਵੀ ਸੰਤੋਖ ਸਿੰਘ ਜੀ ਨੇ ਭਜਨ ਪ੍ਰਿਆਦ ਛੰਦ ਦੇ ਵਿੱਚ ਵਰਣਨ ਕੀਤੀ ਹੈ। ਉਹ ਪ੍ਰਸ਼ੰਸਾ ਵੀ ਬਹੁਤ ਹੀ ਕਮਾਲ ਦੀ ਹੈ। ਉਹਦੇ ਵਿੱਚ ਆਪਣੀ ਕਵੀ ਜੀ ਨੇ ਬਿਰਤਾ ਵੀ ਦਿਖਾਈ ਹੈ। ਇਸ ਤਰ੍ਹਾਂ ਜੋ ਜਿਵੇਂ ਪ੍ਰਸ਼ੰਸਾ ਉਸ ਦੀ ਵਡਿਆਈ ਮਹਾਰਾਜ ਲਹਿਣਾ ਗੁਰੂ ਅੰਗਦ ਸਾਹਿਬ ਜੀ ਨੇ ਕੀਤੀ, ਉਹ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਪੜ੍ਹ ਲਵਾਂਗੇ, ਕਿਉਂਕਿ ਉਹ ਵੀ ਇਸੇ ਤਰ੍ਹਾਂ ਦਾ ਹੀ ਜਿਹੜਾ ਇਹ ਪ੍ਰਸੰਗ ਹੈ ਇਹ ਜਿਹੜਾ ਅੱਜ ਪੜ੍ਹਿਆ ਇਹਦੇ ਵਿੱਚ ਆਪ ਜੀ ਨੂੰ ਘੱਟ ਸਮਝ ਆਈ ਹੋਏਗੀ, ਕਿਉਂਕਿ ਇਹ ਸਾਰਾ ਕੁਛ ਅੰਦਰਲਾ ਹੈ ਅਤੇ ਜਿਹੜਾ ਕੱਲ੍ਹ ਦੇ ਦੀਵਾਨ ਵਿੱਚ ਕੁਛ ਆਏਗਾ ਉਹ ਬਾਹਰਲਾ ਸਮਝ ਗੋਚਰਾ ਵੀ ਹੈ। ਵੀ ਪਰਮੇਸ਼ਰ ਨੂੰ ਕਿਹਾ ਵੀ ਤੁਸੀਂ ਮਹਾਰਾਜ ਗੁਰੂ ਨਾਨਕ ਪਰਮੇਸ਼ਰ ਰੂਪ ਹੋ, ਤੁਹਾਡੇ ਚਰਨਾਂ 'ਤੇ ਨਮਸਕਾਰ, ਤੁਸੀਂ ਗੁਣਾਂ ਦੇ ਗਿਆਤੇ, ਤੁਸੀਂ ਮਹਾਨ ਮੋਹ ਨੂੰ ਨਾਸ ਕਰਨ ਵਾਲੇ, ਇੱਕ ਰਸ ਆਨੰਦ ਸਰੂਪ ਦੇਣ ਅਤੇ ਆਪ ਦਾਤੇ, ਤਿੰਨਾਂ ਲੋਕਾਂ ਦੇ ਜਿਹੜੇ ਮਾਲਕ ਉਹਨਾਂ ਦੇ ਵੀ ਈਸ਼ਰ, ਤਿੰਨਾਂ ਲੋਕਾਂ ਦੇ ਕਰਤਾ, ਸਾਰਿਆਂ ਥਾਵਾਂ ਵਿੱਚ ਹੀ ਰਹਿ ਕੇ ਪਾਲਣ ਵਾਲੇ, ਉਹ ਪਰਲੋਕ ਕਰਨ ਵਾਲੇ, ਸਾਰਿਆਂ ਥਾਵਾਂ ਦੇ ਵਿੱਚ ਵਿਚਰਨ ਵਾਲੇ, ਮੁਕਤੀ ਦਾਤੇ, ਪਖੰਡ ਨੂੰ ਕੱਟਣ ਵਾਲੇ, ਇਸ ਤਰ੍ਹਾਂ ਤਰ੍ਹਾਂ ਤਰ੍ਹਾਂ ਨਾਲ ਜੋ ਗੁਰੂ ਨਾਨਕ ਸਾਹਿਬ ਜੀ ਦੀ ਆਪ ਜੀ ਨੇ ਉਸਤੀ ਕੀਤੀ ਸੀ ਉਹ ਆਪਾਂ ਸਾਰਾ ਪ੍ਰਸੰਗ ਕੱਲ੍ਹ ਦੇ ਦੀਵਾਨ ਵਿੱਚ ਹੀ ਬੜਾ ਸੁਣਾਂਗੇ ਜੀ। ਕਿਤਕ ਕਾਲ ਪੁਨ ਛੁੱਟੀ ਸਮਾਧਾ। ਭਿਖੇ ਅਗਾਰੀ ਗੁਰੂ ਅਗਾਧਾ। ਪਰਿਓ ਪਦ ਪੰਕਜ ਤਤਕਾਲਾ। ਲੱਗਿਓ ਪ੍ਰਸ਼ੰਸ਼ਨ ਪ੍ਰੇਮ ਵਿਸਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚਿਉਤ ਹੈ ਪਾਰਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵਮੈ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜੰਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਨਿਧਾਰਾਧਾਰ, ਹੇ ਠਾਕੁਰ ਹਾਂ ਦਾਸ ਰੋ, ਹੈ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ, ਰੱਖੋ ਹੀ ਐ ਪਰੋਇ, ਆਏ ਪ੍ਰਭ ਸ਼ਰਨਾਂਗਤੀ ਕਿਰਪਾ ਨਿਧ ਦਿਆਲ ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਤਰੇ ਪਾਰ ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਉਤਾਰਨ ਹਾਰ ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਉਤਾਰਨ ਹਾਰ